ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੌਪਈ ਮਾਨ ਬਚਨ ਸ੍ਰੀ ਜਗਤੇਸ਼ਵਰ ਕੋ ਗਦ ਗਦ ਹੋਇ ਤੁਰ ਪਾ ਨਿਜ ਘਰ ਕੋ ਕੇਤਿਕ ਸੇਵਕ ਸੰਗ ਸਿਧਾਰੇ ਜਗ ਗੁਰ ਪ੍ਰਵਿਰਸ਼ੇ ਪੁਰ ਕਰ ਤਾਰੇ ਮਾਨ ਬਚਨ ਸ੍ਰੀ ਜਗਤੇਸ਼ਵਰ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਜੀ ਬਾਣ ਸਜ ਰਹੇ ਹੈ ਚਵਰ ਸ਼ਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥੀ ਸਾਹਿਬਾਨ ਰਾਹੀਂ ਬਹੁਤ ਹੀ ਅਰਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰੂ ਨਾਨਕ ਦੀ ਜਪ ਬਾਣੀ ਦਾ ਜਾਪ ਪਾਠ ਕੀਰਤਨ ਹੋਇਆ। ਸੰਗੀਤ ਦੇ ਨਿਯਮਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਆਪਾਂ ਪੜ੍ਹ ਸੁਣ ਕੇ ਲਾਹਾ ਹਾਸਲ ਕਰ ਰਹੇ ਹਾਂ ਜਿਸ ਤਰ੍ਹਾਂ ਗੋਰਖਨਾਥ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਲਯੁਗ ਦੇ ਵਿੱਚ ਜੀਵਾਂ ਦਾ ਕੀ ਵਰਤ ਪਰਤਾਵਾ ਹੈ, ਉਹਨਾਂ ਦੀ ਕਰਮ ਕਿਰਿਆ ਕਿਹੋ ਜੀ ਹੈ, ਚੱਜ ਆਚਾਰ ਕਰਤੱਵ ਕਿਹੋ ਜਿਹਾ ਹੈ, ਉਹ ਪੁੱਛ ਪੜਤਾਲ ਕੀਤੀ ਸੀ ਕਿ ਗੁਰੂ ਮਹਾਰਾਜ ਜੀ ਨੇ ਤਿੰਨ ਸਲੋਕ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਸਾਰਾ ਖੋਲ ਖੋਲ ਕੇ ਦੱਸ ਦਿੱਤਾ ਸੀ। ਉਹ ਕੱਲ੍ਹ ਆਪਾਂ ਸਾਰਾ ਹੀ ਪ੍ਰਸੰਗ ਪੜ੍ਹਿਆ ਸੁਣਿਆ ਵਿਚਾਰਿਆ ਵੀ ਸੱਚ ਦਾ ਤਾਂ ਕਾਲ ਹੀ ਪੈ ਗਿਆ, ਇੱਥੇ ਹਰ ਪਾਸੇ ਝੂਠ ਦਾ ਹੀ ਵਰਤ ਵਰਤਾਵਾ ਬੋਲਬਾਲਾ ਹੋ ਰਿਹਾ ਹੈ। ਕਲਯੁਗ ਦੇ ਪ੍ਰਭਾਵ ਕਰਕੇ ਪਾਪਾਂ ਕਰਕੇ ਜਿੰਨੇ ਜੀਵ ਹੈ ਸਾਵੇ ਭੂਤ ਨਹੀਂ ਹੋ ਰਹੇ, ਭਟਕ ਰਹੇ ਨੇ। ਪਿਛਲੇ ਜੁਗਾਂ ਵਿੱਚ ਜਿਹੜੇ ਲੋਕ ਸਨ ਸਰਯੁਗ ਦੇ ਵਿੱਚ ਯੋਗ ਰੂਪ ਬੀਜ ਕਰਕੇ, ਯੋਗ ਰੂਪ ਕਰਮ ਬੀਜ ਬੀਜ ਕੇ, ਯੋਗ ਕਰਕੇ ਆਪਣੀ ਇੱਜ਼ਤ ਵਿਰੋਧ ਨੂੰ ਲੈ ਕੇ ਚਲੇ ਗਏ ਪਰਲੋਕ ਨੂੰ। ਜਦੋਂ ਤ੍ਰੇਤਾ ਆਇਆ ਉਦੋਂ ਲੋਕਾਂ ਨੇ ਜਗ ਕਰਨ ਰੂਪ ਸੋਹਣਾ ਕਰਨ ਰੂਪ ਬੀਜ ਬੂਝਿਆ, ਉਹ ਜਗ ਕਰਕੇ ਪਰਲੋਕ ਨੂੰ ਆਪਣੀ ਇੱਜ਼ਤ ਰੋਹ ਲੈ ਕੇ ਚਲੇ ਗਏ। ਜਦੋਂ ਦੁਆਪਰ ਯੁੱਗ ਆਇਆ ਫਿਰ ਪੂਜਾ ਰੂਪ ਬੀਜ ਬੀਜਿਆ ਲੋਕਾਂ ਨੇ। ਇਸ ਤਰ੍ਹਾਂ ਉਹ ਪੂਜਾ ਰੂਪ ਯੋਗ ਕਰਮ ਨਾਲ ਉਹ ਆਪਣੀ ਇੱਜ਼ਤ ਰੋਹ ਸਹਿਤ ਚਲੇ ਗਏ ਪਰਲੋਕ ਕਰਨ। ਹੁਣ ਇਹ ਕਿਵੇਂ ਉੱਗ ਸਕਦਾ, ਹੁਣ ਤਾਂ ਦਾਲ ਹੋ ਗਿਆ, ਨਾ ਤਾਂ ਜਗ ਯੋਗ ਕਰਨ ਦਾ ਕੋਈ ਸਾਧਨ ਦਾ ਕਿਸੇ ਨੂੰ ਪੂਰਾ ਪੂਰਾ ਗਿਆਨ ਹੈ, ਤਲੀਮ ਹੈ, ਅਤੇ ਨਾ ਕੋਈ ਵਿਧੀ ਦਾ ਪਤਾ ਹੈ, ਅਤੇ ਨਾ ਹੀ ਜਗ ਕਰਨ ਦਾ ਕੋਈ ਇਹਨਾਂ ਨੂੰ ਢੰਗ ਤਰੀਕਾ ਹੈ। ਅਤੇ ਪੂਜਾ ਤਾਂ ਕਰਨੀ ਕੀ ਹੈ, ਅਤੇ ਪੂਜਾ ਦਾ ਵੀ ਜਿਹੜਾ ਕਰਤੱਵ ਹੈ ਉਹ ਵੀ ਮਿਲੀ ਨਹੀਂ ਹੋ ਗਿਆ, ਸਹੀ ਢੰਗ ਨਾਲ ਪੂਜਾ ਵੀ ਨਹੀਂ ਹੋ ਰਹੀ ਹੈ। ਜੇ ਕਦਾ ਕੋਈ ਹੁੰਦਾ ਹੈ, ਆਓ ਜੇ ਕੋਈ ਯੋਗ ਦਾ ਸਾਧਨ ਹੋਵੇ, ਵਿਧੀ ਹੋਵੇ, ਫਿਰ ਉਹ ਕਰਮ ਰੂਪ ਵੀ ਉੱਗ ਵੀ ਸਕਦਾ ਹੈ, ਜੋ ਕੀਤਾ ਸਫਲ ਵੀ ਹੋ ਸਕਦਾ ਹੈ, ਜਗ ਵੀ ਸਫਲ ਹੋ ਸਕਦਾ ਜੇ ਵਿਧੀ ਹੋਵੇ ਅਤੇ ਉਹਦਾ ਪੂਰਾ ਪੂਰਾ ਗਿਆਨ ਹੋਵੇ। ਉਹ ਵੀ ਤਾਂ ਹੈ ਜੇ ਰੁੱਤਾਂ ਵਿੱਚ ਰੁੱਤ ਹੋਵੇ। ਆਹੋ ਯੋਗ ਕਰਨ ਵਾਸਤੇ ਜਿਹੜੀ ਰੁੱਤ ਹੈ ਉਹ ਸਰਯੁਗ ਦੀ ਹੈ, ਯੋਗ ਕਰਨ ਵਾਸਤੇ ਜਿਹੜੀ ਰੁੱਤ ਹੈ ਉਹ ਤ੍ਰੇਤੇ ਦਾ ਸਮਾਂ ਚਾਹੀਦਾ, ਯੁੱਗ ਚਾਹੀਦਾ ਹੈ। ਜੇ ਪੂਜਾ ਕਰਨੀ ਉਹਦੇ ਵਿੱਚ ਸਫਲਤਾ ਕਾਮਯਾਬੀ ਹਾਸਲ ਕਰਨੀ ਹੈ ਤਾਂ ਫਿਰ ਦੁਆਪਰ ਯੁੱਗ ਦਾ ਸਮਾਂ, ਦੁਆਪਰ ਯੁੱਗ ਦੀ ਰੁੱਤ ਚਾਹੀਦੀ ਹੈ। ਇੱਥੇ ਤਾਂ ਹੁਣ ਕਲਯੁੱਗ ਹੈ, ਇਹ ਤਾਂ ਹੁਣ ਕਰਤਾ ਬੀਜ ਬੀਜਿਆ ਨਹੀਂ ਜੰਮੇ, ਇਹ ਤਾਂ ਜਿਹੜਾ ਰੁੱਤ ਹੈ ਕਲਯੁੱਗ ਦੀ ਰੁੱਤ ਆ ਹੁਣ ਇੱਥੇ। ਪਰ ਰੁੱਤ ਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਬੋਲੋ ਅਵਕਲੋ ਆਏ ਔਰ ਇੱਕ ਨਾਮ ਬੋਬੋ ਬੋਵੋ। ਵੀ ਨਾਮ ਜਿਹੜਾ ਕੋਈ ਜਪਨ ਰੂਪ ਬੀਜ ਬੀਜਦਾ ਹੈ ਉਹ ਤਾਂ ਲਾਭ ਪ੍ਰਾਪਤ ਕਰਦਾ ਹੈ, ਬਾਕੀ ਸਭ ਜਗ ਵੀ ਸਫਲਤਾ ਨਹੀਂ ਹੈ, ਪੂਜਾ ਵੀ ਸਫਲਤਾ ਨਹੀਂ ਹੈ, ਅਤੇ ਜਿਹੜਾ ਕੋਈ ਯੋਗ ਹੈ ਉਹਦੇ ਵਿੱਚ ਵੀ ਕੋਈ ਕਾਮਯਾਬੀ ਹਾਸਲ ਨਹੀਂ ਹੈ। ਕਲਯੁਗ ਦੇ ਰਾਜਿਆਂ ਦਾ ਵੀ ਇਹੋ ਜਿਹਾ ਹਾਲ ਹੈ, ਇਹਨਾਂ ਦੀ ਜਿਹੜੀ ਕਿਰਿਆ ਉਹ ਸਭ ਸ਼੍ਰੀ ਵਾਂਗ ਹੋ ਗਈ ਹੈ, ਅਤੇ ਰਾਜੇ ਆਪ ਕਹਿੰਦੇ ਕਸਾਈ ਬਣ ਗਏ। ਇਸੇ ਤਰ੍ਹਾਂ ਜਿਹੜਾ ਧਰਮ ਹੈ ਉਹ ਤਾਂ ਇਹਨਾਂ ਦੇ ਹਿਰਦਿਆਂ ਵਿੱਚੋਂ ਖੰਭ ਲਾ ਕੇ ਉੱਡ ਗਏ, ਕੋਈ ਈਮਾਨ ਧਰਮ ਨਹੀਂ ਇਹਨਾਂ ਦਾ, ਬੇਈਮਾਨ ਸਭ ਨੇ ਚੋਰ ਦੀ ਕਹਿੰਦੇ ਹਮੇਸ਼ਾ ਹਨੇਰੀ ਰਾਤ ਪੈ ਰਹੀ ਹੈ। ਸੱਚ ਰੂਪੀ ਜੇ ਚੰਦਰਮਾ ਕਿਤੇ ਚੜਿਆ ਨਹੀਂ ਤਾਂ ਸੱਚ ਕੋਈ ਬੋਲਣ ਵਾਲਾ ਦਿਸਣਾ ਹੀ ਨਹੀਂ ਹੈ। ਸੋ ਇਸ ਤਰ੍ਹਾਂ ਬਾਕੀ ਫਿਰ ਜਿਹੜੀਆਂ ਕਲਯੁਗ ਦੀਆਂ ਇਸਤਰੀਆਂ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਿਆ। ਮਹਾਰਾਜ ਕਹਿੰਦੇ ਵੀ ਕਰਦੀਆਂ ਤਾਂ ਪਾਪ ਹੈ, ਕਹਾਉਂਦੀਆਂ ਸਤੀ ਹੈ ਵੀ ਅਸੀਂ ਸਤ ਕਮਾ ਰਹੀਆਂ, ਭਰੂਣ ਭਰੂਣ ਹੱਤਿਆ ਕਰੀ ਜਾਂਦੀਆਂ ਵਿੱਚੇ। ਇਸੇ ਤਰ੍ਹਾਂ ਗੁਰੂਆਂ ਦਾ ਵੀ ਬੁਰਾ ਹਾਲ ਪਿਆ ਵੀ ਘਰਾਂ ਨੂੰ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਸਿੱਖਿਆ ਦਿੰਦੇ, ਉਹਨਾਂ ਦੇ ਘਰਾਂ ਵਿੱਚ ਜਾ ਬਹਿੰਦੇ ਹਨ। ਇਸ ਤਰ੍ਹਾਂ ਇਸਤਰੀਆਂ ਤੋਂ ਪੁਰਸ਼ਾਂ ਦਾ ਆਪੋ ਵਿੱਚ ਹੀ ਵੀ ਜਿਹੜਾ ਪ੍ਰੇਮ ਪਿਆਰ ਉਹ ਖੱਟੀ ਅਤੇ ਨਿਰਭਰ ਹੈ। ਜੇ ਤਾਂ ਬਾਹਰੋਂ ਕੋਈ ਨੌਕਰੀ ਦੀ ਮਾਇਆ ਲੈ ਕੇ ਇਸਤਰੀ ਦਿੱਤਾ ਫਿਰ ਉਹ ਹੈ ਜੀ, ਉਹ ਪੇਕਿਆਂ ਪੂਕਿਆਂ ਤੋਂ ਜਾਏ ਦਿਨੋਂ ਕੋਈ ਕਿੱਤਾ ਕਰਕੇ ਲਿਆਉਂਦੀ ਫਿਰ ਆਪੋ ਵਿੱਚ ਹੀ ਹੈ, ਨਹੀਂ ਤਾਂ ਆਓ ਜਾਓ, ਕੋਈ ਵਾਹ ਵਾਸਤਾ ਨਹੀਂ ਇੱਕ ਦੂਸਰੇ ਨਾਲ, ਕੋਈ ਪ੍ਰੇਮ ਪਿਆਰ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਕੋਈ ਪੂਜਾ ਕਰਨ ਵਾਲੇ ਹੈ ਉਹ ਪੂਜਾ ਤਾਂ ਕਰਦੇ, ਵੇਦ ਸ਼ਾਸਤਰ ਜਿਹੜੀ ਕੋਈ ਮਰਜ਼ਾਦਾ ਉਹਨੂੰ ਕੋਈ ਨਹੀਂ, ਆਗਿਆ ਨੂੰ ਕੋਈ ਮੰਨਦੇ ਆ, ਆਪਣੀ ਮਰਮਰ ਜੀ ਦੀ ਪੂਜਾ ਹੈ ਅਤੇ ਕਾਜੀਆਂ ਦਾ ਵੀ ਬੁਰਾ ਹਾਲ ਹੈ, ਨਿਆ ਕਰਨ ਲਈ ਪੈ ਜਾਂਦੇ ਹੈ। ਉਹ ਵਾਲਾ ਫੇਰਦੇ ਖੁਦਾ ਖੁਦਾ ਵੀ ਨਾਲ ਲੈਂਦੇ ਜਪਦੇ, ਪਰ ਜਦੋਂ ਵੱਡੀ ਲੈ ਲੈਂਦੇ ਉਦੋਂ ਹੱਕ ਗਵਾ ਦਿੰਦੇ ਹੈ। ਜਿਹੜਾ ਜਿਹਨੂੰ ਸਥਾਨ ਦੇਣਾ ਹੈ ਉਹਨੂੰ ਉਹ ਦੂਜੇ ਪਾਸੇ ਭੁਗਤ ਜਾਂਦੇ ਨੇ। ਜੇ ਕੋਈ ਪੁੱਛੇ ਵੀ ਇਹ ਕਿਹੜੀ ਕਥਾ ਪੜ੍ਹ ਕੇ ਤੂੰ ਫੈਸਲਾ ਦਿੱਤਾ ਫਤਵਾ ਲਾਇਆ, ਇਹ ਵੀ ਕਿਤਾਬ ਘਰੋਂ ਮੰਗਵਾ ਕੇ ਕਹਿੰਦੇ ਲਾਲ ਕਿਤੇ ਵਿੱਚ ਲਿਖਿਆ ਹੋਇਆ ਹੈ, ਮੂੰਹੋਂ ਜਿਹੜੇ ਟੁੱਪੇ ਬਣਾਏ ਪੜ੍ਹ ਛੱਡਦੇ ਨੇ। ਇਸ ਤਰ੍ਹਾਂ ਇਹ ਕਲਯੁਗ ਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਉਹ ਜਿਵੇਂ ਆਪਾਂ ਇਹ ਸਾਰਾ ਪੜ੍ਹਿਆ ਸੁਣਿਆ, ਫਿਰ ਜਿਹੜਾ ਇਹ ਬੱਚਾ ਸੀ ਜਿਹਦਾ ਨਾਂ ਪਿਤਾ ਨੇ ਸੰਗਤੀਆ ਕਰਕੇ ਰੱਖਿਆ ਸੀ, ਅਰਦਾਸ ਕਰਾਈ ਸੀ ਸੰਗਤ ਵਿੱਚ ਵੀ ਮਹਾਰਾਜ ਨੂੰ ਮੈਂ ਚੜ੍ਹਾ ਦੂੰ ਇਹ ਬੱਚਾ, ਉਹ ਜਦੋਂ ਵਿਛੜਨ ਲੱਗਿਆ ਹੈ ਅਤੇ ਉਦੋਂ ਮਹਾਰਾਜ ਦੇ ਕੋਲ ਵਿਰਾਗ ਵਿੱਚ ਆਇਆ ਹੈ, ਇਹ ਚਰਨਾਂ 'ਤੇ ਲੱਗਿਆ ਹੈ। ਮਹਾਰਾਜ ਕਹਿੰਦੇ ਵੀ ਜੋ ਮੁੱਖੋਂ ਕਹੇਗਾ ਉਹੀ ਪੂਰਾ ਹੋਊਗਾ, ਜਿਹੜਾ ਮਿਲੇਗਾ ਉਹ ਵੀ ਤੇਰੇ ਕਲਿਆਣ ਪਾਏਗਾ, ਮੁਕਤੀ ਪਾਏਗਾ। ਚੰਗਾ ਵੀ ਤੂੰ ਹੁਣ ਆਪਣੇ ਪਿਤਾ ਅਤੇ ਮਾਤਾ ਦੇ ਕੋਲ ਹੀ ਰਹਿ, ਘਰ ਵਿੱਚ ਰਹਿ ਕੇ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਾ ਕੇ ਨਾਮ ਤਿਉਂ ਤਾਰ, ਫਿਰ ਤੇਰੀ ਵੀ ਯਕੀਨ ਹੋ ਗਿਆ ਪ੍ਰਗਟੀ ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਉਹ ਬੱਚੇ ਨੂੰ ਨਿਹਾਲ ਕਰਕੇ ਗੁਰੂ ਮਹਾਰਾਜ ਨੇ ਘਰ ਵੱਲ ਨੂੰ ਤੋਰ ਦਿੱਤਾ। ਆਪ ਜਿਵੇਂ ਫਿਰ ਉਹ ਬਟਾਲਾ ਤੋਂ ਚੱਲਦੇ ਹੋਏ ਕਰਤਾਰਪੁਰ ਸਾਹਿਬ ਆ ਗਏ ਸੀ। ਕਰਤਾਰਪੁਰ ਆ ਕੇ ਜਿਵੇਂ ਮਰਜ਼ਾਦਾ ਆਪ ਜੀ ਨੇ ਕੀਤੀ, ਜਿਵੇਂ ਹੋਰਨਾਂ ਨੂੰ ਉਤਾਰਿਆ, ਭਾਵ ਭਗਤੀ ਵਾਲੇ ਬਣਾਇਆ, ਉਹ ਪ੍ਰਸੰਗ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਮਾਨ ਬਚਨ ਸ੍ਰੀ ਜਗਤੇਸ਼ਵਰ ਕੋ। ਜਿਹੜਾ ਸੰਗਤੀਆ ਨਾਮ ਦਾ ਬੱਚਾ ਹੈ, ਜਗਤ ਦੇ ਮਾਲਕ ਜੋ ਗੁਰੂ ਨਾਨਕ ਸਾਹਿਬ ਹੀ ਹੈ, ਉਹਨਾਂ ਨੂੰ ਬਚਨਾਂ ਨੂੰ ਖਿੜੇ ਮੱਥੇ ਮੰਨ ਕੇ ਗਦ ਗਦ ਹੋਇ ਤੁਰ ਪਾ ਨਿਜ ਘਰ ਕੋ। ਗਦ ਗਦ ਹੋ ਗਿਆ, ਇਹਦਾ ਕੰਠ ਰੁਕ ਗਿਆ ਹੈ। ਉਸ ਵੇਲੇ ਆਪਣੇ ਘਰ ਵੱਲ ਨੂੰ ਵੀ ਤੁਰ ਗਿਆ, ਚਲਿਆ ਗਿਆ ਹੈ। ਕੇਤਿਕ ਸੇਵਕ ਸੰਗ ਸਿਧਾਰੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਪਏ, ਕੁਝ ਸਿੱਖ ਸੇਵਕ ਆਪ ਜੀ ਦੇ ਨਾਲ ਚੱਲੇ ਹਨ। ਜਗ ਗੁਰ ਪ੍ਰਵਿਰਸ਼ੇ ਪੁਰ ਕਰਤਾਰੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਟਾਲਾ ਤੋਂ ਚੱਲਦੇ ਚਲਾਉਂਦੇ ਅਖੀਰੀ ਜੋ ਸੰਸਾਰ ਦੇ ਗੁਰੂ ਆ ਕਰਤਾਰਪੁਰ ਦੇ ਵਿੱਚ ਆ ਪ੍ਰਵੇਸ਼ ਹੋਏ ਆ ਪਹੁੰਚੇ ਹਨ। ਕਿਤਕ ਕਾਲ ਪ੍ਰਭ ਦੀਨ ਦਿਆਲਾ। ਗਰੀਬਾਂ ਤੇ ਦਿਆਲਤਾ ਕਰਨ ਵਾਲੇ ਉਹਨਾਂ ਨੇ ਕੁਝ ਕੁ ਸਮਾਂ ਇਹ ਕਰਤਾਰਪੁਰ ਰਹਿੰਦਿਆਂ ਬਿਤਾਇਆ ਹੈ। ਰਹੇ ਤਹਾ ਬੈਠੇ ਧਰਮਸ਼ਾਲਾ। ਸ਼ਾਮਰਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਦੀਵਾਨ ਲਾ ਕੇ ਧਰਮਸ਼ਾਲਾ ਵਿੱਚ ਬੈਠਦੇ ਆ ਸਿੰਘਾਸਨ ਤੇ। ਹੋਤ ਕੀਰਤਨ ਨਿਸ ਦਿਨ ਪਾਸੂ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਦਿਨ ਹੋਵੇ ਰਾਤ ਹੋਵੇ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ, ਜਸ ਹੁੰਦਾ ਰਹਿੰਦਾ, ਮਾਈ ਭਾਈ ਰਲ ਮਿਲ ਕੇ ਜਸ ਕਰਦੇ ਰਹਿੰਦੇ ਹਨ। ਦਰਸਹਿ ਸੰਗਤ ਕਰ ਅਰਦਾਸੂ। ਗੁਰੂ ਦੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਨਾਲ ਆਪੋ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਹੈ ਉਹਨਾਂ ਨੂੰ ਦੂਰ ਕਰਨ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਵੀ ਕਰਦੀਆਂ ਹਨ। ਧਾਰ ਕਾਮਨਾ ਜੋ ਉਰ ਆਵੇ। ਜਿਹੜੇ ਕੋਈ ਗੁਰੂ ਕੇ ਸਿੱਖ ਜੋ ਵੀ ਕੋਈ ਕਾਮਨਾ ਹਿਰਦੇ ਵਿੱਚ ਧਾਰ ਕੇ ਰੱਖ ਕੇ ਆਉਂਦੇ ਹਨ। ਦਰਸ਼ਨ ਕਰਦਿਓ ਸੋ ਸਭ ਪਾਵੇ। ਗੁਰੂ ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰੋ ਹੀ ਕਾਮਨਾ ਪਾ ਲੈਂਦੇ ਹਨ। ਗ੍ਰਾਮ ਨਗਰ ਸਗਰੇ ਪੁਰ ਮਾਹੀ। ਇਸ ਤਰ੍ਹਾਂ ਜਿਹੜੇ ਕੋਈ ਛੋਟੇ ਪਿੰਡ ਹਨ, ਵੱਡੇ ਨਗਰ ਹੈ, ਹੋਰ ਔਰ ਸ਼ਹਿਰਾਂ ਦੇ ਵਿੱਚ ਲੈ ਸ੍ਰੀ ਨਾਨਕ ਨਾਮ ਸਰਾਹੇ ਸਾਰੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਮਾਨੀ ਸਤ ਸਲਾਘਾ ਕਰਦੇ ਸਲੋਤਾ ਕਰਦੇ ਹਨ। ਸੁਣ ਕਰ ਮਾਲੋ ਸੇਖ ਪ੍ਰਸ਼ੰਸਾ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਕਹਿੰਦੇ ਮਹਿਮਾ ਬੜਿਆਈ ਸੁਣ ਕੇ ਕੰਭਾਲੋ ਸੇਖ ਹੈ ਸੀ ਗਯੋ ਨਿਕਟ ਬੇਦਨ ਅਬ ਤਨਸ਼ਾ ਇਹ ਵੀ ਆਪਣੇ ਘਰ ਦੇ ਵਿੱਚੋਂ ਚੱਲਦਾ ਹੋਇਆ ਜੋ ਬੇਦੀਆਂ ਦੇ ਕੁਲ ਦੇ ਮੁਕਤ ਸਰਤਾਜ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੇ ਕੋਲੇ ਚਲਿਆ ਗਿਆ ਹੈ। ਕਰ ਸਲਾਮ ਬੈਸੋ ਤਬ ਪਾਸੂ ਮਾਲੋ ਸੇਖ ਮਹਾਰਾਜ ਨੂੰ ਸਲਾਮ ਕਰਕੇ ਜਦੋਂ ਕੋਲ ਬੈਠ ਗਿਆ ਹਜੂਰੀ ਵੀ ਸਜ ਗਿਆ ਹੈ। ਪੂਜਨ ਲਾਗਿਓ ਮਤ ਸਰ ਜਾਸੂ ਜਿਸਦੇ ਹਿਰਦੇ ਵਿੱਚ ਬੜੀ ਭਾਰੀ ਈਰਖਾ ਦਵੈਸ਼ ਹੈ ਈਰਖਾ ਵਿੱਚ ਸੜਿਆ ਮਚਿਆ ਹੋਇਆ ਸਤਿਗੁਰਾਂ ਨੂੰ ਪੁੱਛਣ ਲੱਗਿਆ ਹਿੰਦੂ ਵੱਡੇ ਕੇ ਤੁਰਕ ਬਤਾਵੋ ਗੁਰੂ ਨਾਨਕ ਸਾਹਿਬ ਜੀ ਇਹ ਦੱਸੋ ਵੀ ਮੁਸਲਮਾਨ ਵੱਡੇ ਹੈ ਜਾ ਕੋਈ ਹਿੰਦੂ ਹਨ ਮੈਨੂੰ ਦੱਸੋ ਖੋਲ ਕੇ ਉੱਤਮ ਕਿਹ ਕੋ ਮਤੋ ਸੁਣਾਵੋ ਇਹਨਾਂ ਦਾ ਕਿਹਨਾਂ ਦਾ ਕਿਹੜਿਆਂ ਦਾ ਮਤ ਉੱਤਮ ਹੈ ਮੁਸਲਮਾਨਾਂ ਦਾ ਮਤ ਉੱਤਮ ਹੈ ਕਿ ਹਿੰਦੂਆਂ ਦਾ ਹੈ ਉਹ ਸੁਣਾਓ ਮੈਨੂੰ ਸ਼ੁਭ ਗਤ ਕੈਸੇ ਪ੍ਰਾਪਤ ਹੋਏ ਇਹ ਵੀ ਦੱਸੋ ਵੀ ਚੰਗੀ ਜਿਹੜੀ ਗਤੀ ਹੈ ਚੰਗੀ ਅਵਸਥਾ ਉਹ ਕਿਵੇਂ ਪ੍ਰਾਪਤ ਹੋਵੇ ਤੁਮਰੀ ਔਸਤ ਕਹਿ ਸਭ ਕੋਏ ਕੋਈ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ ਜਾਂ ਸਿੱਖ ਹੈ ਸਭ ਕੋਈ ਤੁਹਾਡੀ ਉਸਤੀ ਕਰਦਾ ਗੁਰੂ ਨਾਨਕ ਵਰਗਾ ਕੋਈ ਅੱਜ ਦੇ ਸਮੇਂ ਵਿੱਚ ਕੋਈ ਮਹਾਨ ਹੈ ਨਹੀਂ ਹੈ ਸੁਣ ਕੇ ਸ੍ਰੀ ਗੁਰ ਬਚਨ ਬਖਾਨੇ ਮਾਲੋ ਸੇਖ ਤਾਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਕਹੇ ਇਸ ਵਿਦ ਬੂਝੈ ਜੇ ਅਣਜਾਣੇ ਕਹਿੰਦੇ ਵੀ ਇਸ ਤਰ੍ਹਾਂ ਦੇ ਤਾਂ ਉਹ ਦਿਲ ਅਣਜਾਣ ਲੋਕ ਹੁੰਦੇ ਜੇ ਇਸ ਤਰ੍ਹਾਂ ਬੂਝਾ ਕੀ ਪੁੱਛਦੇ ਹਨ ਇਸ ਤਰ੍ਹਾਂ ਬੂਝਾ ਕੀ ਸਮਝਦੇ ਆ ਬੂਝਾ ਦਾ ਅਰਥ ਪੁੱਛਣਾ ਵੀ ਹੁੰਦਾ ਬੂਝਾ ਦਾ ਅਰਥ ਸਮਝਣਾ ਵੀ ਹੁੰਦਾ ਹੈ ਨਾਨਕ ਹੁਕਮ ਹੈ ਜੇ ਬੁੱਝੇ ਵੀ ਉੱਥੇ ਬੂਝਾ ਦਾ ਅਰਥ ਹੈ ਸਮਝ ਜਿਹੜੇ ਹੁਕਮ ਨੂੰ ਕੋਈ ਸਮਝ ਲੈਂਦਾ ਹੈ ਇਸ ਤਰ੍ਹਾਂ ਇੱਥੇ ਬੂਝਾ ਦਾ ਅਰਥ ਸਲੇਖਾ ਅਲੰਕਾਰ ਦੋਹਾਂ ਅਰਥਾਂ ਵਿੱਚ ਹੀ ਗ੍ਰਹਿਣ ਕਰ ਲਵਾਂ ਵੀ ਇਸ ਤਰ੍ਹਾਂ ਦੀ ਗੱਲ ਤਾਂ ਜਿਹੜੇ ਅਣਜਾਣ ਉਹ ਸਮਝਦੇ ਹੈ ਵੀ ਮੁਸਲਮਾਨ ਕੋਈ ਹੋਰ ਹੈ ਹਿੰਦੂ ਕੋਈ ਹੋਰ ਹੈ ਜਾਂ ਇਸ ਤਰ੍ਹਾਂ ਦੀ ਗੱਲ ਤਾਂ ਅਣਜਾਣ ਲੋਕ ਜੇ ਬੂਝਾ ਕੀ ਇਹ ਪੁੱਛਦੇ ਹੁੰਦੇ ਜਿਵੇਂ ਤੂੰ ਪੁੱਛਦੇ ਆ ਵੀ ਸਮਝ ਜਾ ਲੱਗਦਾ ਉਰਮਹਿ ਭਰਮ ਸੁਮਤ ਨਹਿ ਪਾਈ ਕਿਉਂਕਿ ਤੇਰੇ ਜੇ ਕੋਈ ਭਰਮ ਹੈ ਸ੍ਰੇਸ਼ਟ ਮਾਤਾ ਤੈਨੇ ਪ੍ਰਾਪਤੀ ਨਹੀਂ ਕੀਤੀ ਦਿਸਦੀ ਹੈ ਦੋਇ ਪੱਖ ਹਿੰਦੂ ਤੁਰਕ ਦ੍ਰਿੜਾਏ ਇਸ ਕਰਕੇ ਵੀ ਇਹ ਦੋ ਧੜੇ ਹੈ ਇੱਕ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ ਹੈ ਇਹ ਹਿੰਦੂ ਅਤੇ ਤੁਰਕਾਂ ਦਾ ਜਿਹੜਾ ਦੋ ਪੱਖ ਹੈ ਪੱਕੇ ਕੀਤੇ ਦੋ ਧੜੇ ਬੰਨੇ ਹੋਏ ਤਤ ਵਸਤ ਕੋ ਜਾਣੈ ਨਾਹੀ ਇਸ ਕਰਕੇ ਵੀ ਮੰਨ ਲਓ ਸਿੱਖ ਜਿਹੜੇ ਕੋਈ ਦੋ ਧੜੇ ਪੱਕੇ ਕਰੀ ਬੈਠੇ ਹੈ ਉਹ ਤਾਂ ਫਿਰ ਜਿਹੜੇ ਪੁਰਸ਼ ਹੈ ਅਸਲੀ ਜਿਹੜੀ ਵਸਤੂ ਹੈ ਦੋਹਾਂ ਵਿੱਚ ਪਰਮੇਸ਼ਰ ਹੈ ਉਸੇ ਦੀ ਜੋਤ ਹੈ ਉਸੇ ਦਾ ਜਲਵਾ ਹੈ ਉਹ ਤੱਤ ਵਸਤੂ ਨੂੰ ਉਹ ਤਾਂ ਜਾਣਦੇ ਨਹੀਂ ਸਿਧਾਂਤ ਨੂੰ ਸਮਝਦੇ ਹੀ ਨਹੀਂ ਹੈ ਝਗੜੇ ਬਾਂਧੈ ਦਾਵੇ ਮਾਹੀ ਐਵੇਂ ਦਾਵਿਆਂ ਵਿੱਚ ਪੈ ਕੇ ਧੜਿਆਂ ਵਿੱਚ ਪੈ ਕੇ ਅਤੇ ਉਹ ਝਗੜੇ ਹੀ ਬਾਂਧੈ ਕੀ ਝਗੜੇ ਹੀ ਬਣਦੇ ਹਨ ਝਗੜੇ ਕਰਦੇ ਹਨ ਇਨਕੋ ਗਤ ਨਹਿ ਪ੍ਰਾਪਤ ਹੋਏ ਕਹਿੰਦੇ ਜਿਹੜੇ ਝਗੜਿਆਂ ਵਿੱਚ ਪੈ ਜਾਂਦੇ ਉਹ ਭਾਵੇਂ ਕੋਈ ਮੁਸਲਮਾਨ ਹੋਵੇ ਭਾਵੇਂ ਕੋਈ ਹਿੰਦੂ ਹੋਵੇ ਇਹਨਾਂ ਨੂੰ ਕੋਈ ਕਹਿੰਦੇ ਗਤੀ ਨਹੀਂ ਪ੍ਰਾਪਤ ਕੋਈ ਕਲਿਆਣ ਨਹੀਂ ਹੋਵੇਗੀ ਜਮ ਕੋ ਡੰਡ ਸਹਿ ਨਿਤ ਸੋਏ ਤਾਂ ਇਹੋ ਜਿਹੜੇ ਲੋਕ ਧੜਿਆਂ ਵਿੱਚ ਪੱਖਾਂ ਵਿੱਚ ਬੰਧੇ ਪਏ ਉਹ ਜਮਾਂ ਦਾ ਡੰਡ ਜਾ ਕੇ ਸਹਾਰਨਗੇ ਹਮੇਸ਼ਾ ਉੱਥੇ ਛਿੱਤਰ ਪੋ ਲਈ ਹੋਏਗਾ ਪ੍ਰਲੋਕ ਵਿੱਚ। ਸੁਣਤ ਗਇਓ ਜਰ ਮਾਲੋ ਸੇਖਾ। ਇਸ ਤਰ੍ਹਾਂ ਦੇ ਖਰੇ ਖਰੇ ਬਚਨ ਸੁਣ ਕੇ ਜਿਹੜਾ ਮਾਲੋ ਸੇਖ ਸੀ ਇਹ ਤਾਂ ਸੜ ਮੱਚੀ ਗਿਆ ਹੈ। ਬੋਲਿਓ ਜੇ ਕੋ ਅਣਖ ਵਿਸੇਖਾ। ਬੜਾ ਗੁੱਸਾ ਚੜਿਆ ਹੈ ਤੇ ਗੁੱਸੇ ਵਿੱਚ ਆ ਕੇ ਫਿਰ ਬੋਲਿਆ ਚੱਲਿਆ। ਹਿੰਦੂ ਤੁਰਕ ਨਹੀਂ ਜੇ ਕੋਈ। ਗਾਹੇ ਗੁਰੂ ਨਾਨਕ ਸਾਹਿਬ, ਜੇ ਸੰਸਾਰ ਦੇ ਵਿੱਚ ਕੋਈ ਹਿੰਦੂ ਨਹੀਂ ਹੈ ਤੇ ਨਾ ਕੋਈ ਤੁਰਕ ਮੁਸਲਮਾਨ ਹੈ। ਕਿਉਂ ਖੁਦਾਏ ਸਿਰਜੇ ਇਹ ਦੋਈ। ਨਹੀਂ ਹੈ ਫਿਰ ਖੁਦਾ ਨੇ ਦੋ ਕਿਉਂ ਬਣਾਏ ਹਨ। ਇੱਕ ਖੁਦਾਏ ਇੱਕ ਸਿਮਰੈ ਹਰਾਮ। ਇਹ ਦੋ ਹੈਗੇ ਹੈ ਖੁਦਾ ਦੇ ਬਣਾਏ, ਇੱਕ ਤਾਂ ਖੁਦਾ ਖੁਦਾ ਸਿਮਰਦੇ ਹੈ, ਖੁਦਾ ਖੁਦਾ ਜਪਦੇ ਹੈ, ਦੂਜੇ ਜਿਹੜੇ ਹਿੰਦੂ ਉਹ ਰਾਮ ਰਾਮ ਸਿਮਰਦੇ। ਪ੍ਰਿਥਕ ਰਹਿਤ ਨਿਜ ਨਿਜ ਦੁਆ ਧਾਮ। ਦੋਵੇਂ ਆਪੋ ਆਪਣੇ ਘਰਾਂ ਦੇ ਵਿੱਚ ਵੱਖਰੋ ਵੱਖਰੇ ਰਹਿੰਦੇ ਹਨ। ਪਸਚਮ ਮੁਖ ਇੱਕ ਪ੍ਰਾਚੀ ਕਰਹੀ। ਦੇਖੋ ਇੱਕ ਜਿਹੜਾ ਮੁਸਲਮਾਨ ਉਹ ਸ਼ਿਵ ਦੀ ਤਰਫ ਨੂੰ ਮੱਥਾ ਜਿਹਾ ਟੇਕਦਾ, ਦੂਜਾ ਜਿਹੜਾ ਹਿੰਦੂ ਹੈ ਉਹ ਚੜ੍ਹਦੀ ਤਰਫ ਨੂੰ ਝੁਕਦਾ ਹੈ। ਨਿਜ ਮਤ ਦੋ ਭਲੋ ਉਚਰਹੀ। ਆਪੋ ਆਪਣਾ ਜਿਹੜਾ ਮਤ ਦੋਵੇਂ ਚੰਗਾ ਚੰਗਾ ਹੀ ਕਹਿੰਦੇ ਹਨ। ਹਿੰਦੂ ਕਹਿੰਦੇ ਸਾਡਾ ਮਤ ਉੱਤਮ ਹੈ, ਮੁਸਲਮਾਨ ਤਾਂ ਮਲੇਸ਼ ਹੈ। ਉੱਧਰ ਜਿਹੜੇ ਮੁਸਲਮਾਨ ਉਹ ਕਹਿੰਦੇ ਸਾਡਾ ਧਰਮ ਉੱਚਾ ਹੈ, ਸਭ ਤੋਂ ਪਹਿਲਾਂ ਖੁਦਾ ਨੇ ਸਾਨੂੰ ਹੀ ਸਿਰਜਿਆ ਸੀ, ਖੁਦਾ ਦੀ ਉਮਤ ਹਾਂ, ਬਾਕੀ ਤਾਂ ਸਭ ਕਾਫਰੀ ਫਿਰਦੇ ਹਨ। ਸ੍ਰੀ ਨਾਨਕ ਪੁੰਨ ਬੈਨ ਬਖਾਨੇ। ਮਾਲੋ ਸੇਖ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫੇਰ ਬਚਨ ਕਹੇ। ਉੱਤਮ ਭਗਤ ਕਬੀਰ ਮਹਾਨੇ। ਮਾਲੋ ਸੇਖ ਸੁਣਤਿਆਂ ਨਾਲ ਜਿਹੜਾ ਭਗਤ ਕਬੀਰ ਸੀ ਸਭ ਤੋਂ ਮਹਾਨ ਉੱਤਮ ਹੋਇਆ ਹੈ। ਸਭ ਤੇ ਮਹਿਮਾ ਤਿੰਨ ਅਧਿਕਾਈ। ਇਹ ਸਾਰੇ ਬਾਕੀ ਭਗਤਾਂ ਨਾਲੋਂ ਦੀ ਜਿਹੜੀ ਮਹਿਮਾ ਹੈ ਉਹ ਜ਼ਿਆਦਾ ਮਹਾਨ ਹੈ। ਭਗਤ ਕਬੀਰ ਸਭ ਤੋਂ ਸਰਮੋਤਮ ਹੈ ਭਗਤੀ ਦੇ ਪ੍ਰਤਾਪ ਕਰਕੇ। ਰਾਮ ਕਬੀਰ ਭੇਦ ਨਹਿਰਾਏ। ਦੇਖ ਲਓ ਰਾਮ ਤੇ ਕਬੀਰ ਦੇ ਵਿੱਚ ਕੋਈ ਫਰਕ ਹੋ ਰਿਹਾ ਹੈ, ਜਿੰਨਾ ਵੀ ਫਰਕ ਨਹੀਂ ਹੈ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ, ਉਹਨਾਂ ਨੇ ਬਾਣੀ ਵਿੱਚ ਆਪ ਵੀ ਲਿਖ ਦਿੱਤਾ ਹੈ। ਤਿਸਨਾ ਦੋਨੋਂ ਕੋ ਸਮਝਾਵਾ। ਉਹ ਜਿਹੜਾ ਕਬੀਰ ਭਗਤ ਮਹਾਨ ਹੋਇਆ ਉਸਨੇ ਤਾਂ ਹਿੰਦੂਆਂ ਨੂੰ ਵੀ ਚੰਗੀ ਤਰ੍ਹਾਂ ਸਮਝਾਇਆ ਤੇ ਮੁਸਲਮਾਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਾਇਆ ਹੈ। ਭਲੀ ਭਾਂਤ ਸੋ ਭਰਮ ਮਿਟਾਵਾ। ਚੰਗੇ ਢੰਗ ਦੇ ਨਾਲ ਕਹਿ ਕੇ ਉਹਨਾਂ ਦਾ ਭਰਮ ਭੁਲੇਖਾ ਮਿਟਾਇਆ ਹੈ। ਜਗ ਮੈਂ ਜਨਮ ਤੁਰਕ ਘਰ ਪਇਓ। ਦੇਖ ਲੋ ਕਬੀਰ ਸਾਹਿਬ ਦਾ ਜਿਹੜਾ ਸੰਸਾਰ ਦੇ ਵਿੱਚ ਜਨਮ ਹੈ ਉਸ ਮੁਸਲਮਾਨਾਂ ਦੇ ਘਰ ਜੁਲਾਇਆਂ ਦੇ ਘਰ ਵਿੱਚ ਹੀ ਹੋਇਆ। ਸੁਣ ਤੂੰ ਜਉ ਤਿੰਨ ਵਰਨਨ ਕੀਓ। ਮਾਲੋ ਸੇਖ ਸੁਣ ਲਾ ਜਿਵੇਂ ਉਹ ਕਬੀਰ ਭਗਤ ਜੀ ਨੇ ਆਪਣੇ ਮੁੱਖੋਂ ਬਾਣੀ ਰੂਪ ਦੇ ਵਿੱਚ ਬਚਨ ਕਹੇ। ਦੋਹਰਾ ਇੱਕ ਮਾਟੀ ਇੱਕ ਨਾ ਕਰੇ। ਇੱਕੋ ਪੰਚਤਾ ਰੂਪੀ ਮਿੱਟੀ ਹੈ, ਇੱਕੋ ਬ੍ਰਹਮਾ ਰੂਪ ਜਿਹੜਾ ਭੁਮਿਆਰ ਹੈ ਉਸਨੇ ਕਹਿੰਦੇ ਸਰੀਰ ਰੂਪੀ ਘੜੇ ਜੇ ਤਿਆਰ ਕੀਤੇ ਬਣਾਏ। ਇੱਕ ਜੋਤ ਸਭ ਮਾਹੇ। ਸਾਰਿਆਂ ਸਰੀਰ ਰੂਪੀ ਘੜਿਆਂ ਵਿੱਚ ਇੱਕੋ ਦੀ ਜੋਤ ਇੱਕੋ ਦਾ ਜਲਵਾ ਹੈ। ਇੱਕ ਸੋ ਬਣਿਓ ਬਣਾਓ ਤੇ। ਇਸ ਕਰਕੇ ਇੱਕ ਦੇ ਆਸਰੇ ਕਰਕੇ ਸਾਰਾ ਇਹ ਸਰੀਰਾਂ ਦਾ ਸੰਸਾਰ ਦਾ ਬਣਾ ਤਰਾ ਬਣਿਆ ਬਣਤਨ ਬਣੀ ਹੈ। ਪਰ ਮਹ ਔਰ ਮਹਿ ਨਾਰ। ਉਹਨਾਂ ਨੇ ਤਾਂ ਕਿਹਾ ਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੁਗ ਪੂਜਿਆ ਕੌਣ ਭਲੇ ਕੋ ਮੰਦੇ, ਲੋਗਾ ਪਰਮ ਨਾ ਭੁੱਲੋ ਭਾਈ, ਖਾਲ ਖਲ ਖਲ ਕੁਮੈ ਖਾਰ ਕੂਰ ਰਿਹੋ ਸਿਰ ਠਾਈ। ਇਸ ਕਰਕੇ ਉਹ ਤਾਂ ਐਸੇ ਕਹਿ ਰਹੇ ਹਨ। ਫਿਰ ਪੜੋ ਪੰਗਤੀ। ਪਰ ਮਹ ਔਰ ਨਹਿ ਮਹਿ ਨਾਹਿ। ਹਰ ਹਿਰਦੇ ਵਿੱਚ ਵੀ ਤੁਸੀਂ ਭਰਮ ਨਾ ਕਰੋ ਕੋਈ ਵੀ, ਏਕੰਕਾਰ ਖੁਦਾਇ ਸੋ। ਹਾਂ, ਇਸੇ ਤਰ੍ਹਾਂ ਜਿਹੜਾ ਇੱਕ ਓਂਕਾਰ ਤੇ ਖੁਦਾ ਉਸਦੇ ਨਾਲ ਰਾਮ ਰਹੀਮ ਨ ਦੋਏ। ਰਾਮ ਹੈ ਜਾਂ ਰਹੀਮ ਹੈ, ਕੋਈ ਦੋ ਨਹੀਂ, ਵੱਖਰੇ ਵੱਖਰੇ ਹਨ। ਭੁੱਲੇ ਬਾਂਧੈ ਪਾਖ ਜੋ, ਜਿਹੜੇ ਵੀ ਭੁੱਲੇ ਭੜਕੇ ਉਹ ਦੋ ਪੱਖ ਦੋ ਧੜੇ ਬੰਨ ਲੈਂਦੇ। ਜਨਮ ਮਰਨ ਮਹਿ ਸੋਏ, ਉਹਨਾਂ ਨੂੰ ਜਨਮ ਮਰਨ ਦਾ ਜਿਹੜਾ ਚੱਕਰ ਬੜਾ ਭਾਰੀ ਪੈ ਜਾਂਦਾ, ਕਿਉਂਕਿ ਜਾਂਦੇ 84 ਦੇ ਚੱਕਰ ਵਿੱਚ। ਚੌਪਈ ਦੇਹ ਕੂਰ ਕੂਰੇ ਇਹੋ ਦਾਵੇ, ਇਸ ਕਰਕੇ ਉਹ ਮਾਲੋ ਸੇਖ ਕਬੀਰ ਜੀ ਨੇ ਕਿਹਾ, ਅਸੀਂ ਵੀ ਕਹਿੰਦੇ ਹਾਂ ਸਰੀਰ ਵੀ ਝੂਠੇ ਮੂਠੇ ਹੈ, ਅਤੇ ਸਰੀਰ ਨਾਲ ਜਿਹੜੇ ਕੋਈ ਦਾਵੇ ਜੇ ਬਣਨੇ ਵੀ ਐਵੇਂ ਝੂਠੇ ਮੁੱਠੇ ਹੀ ਹੈ। ਹਿੰਦੂ ਤੁਰਕ ਮੰਨੈ ਜੇ ਮਨਾਵੇ, ਜਿਹੜੇ ਹਿੰਦੂ ਤੁਰਕ ਦਾਵਿਆਂ ਨੂੰ ਮੰਨਦੇ ਮਨਾਉਂਦੇ ਹੈ, ਸਭ ਝੂਠੇ ਮੁੱਠੇ ਇਹਨਾਂ ਦੇ ਦਾਵੇ। ਘੱਟ ਫੂਟੇ ਕਿਆ ਨਾਮ ਕਹੋਗੇ, ਜਿਵੇਂ ਕੋਈ ਘੜਾ ਫੁੱਟ ਜਾਏ ਉਹਦਾ ਨੀ ਕੀ ਆਖੋਗੇ, ਉਹ ਸਰੀਰ ਘੜਾ ਫੁੱਟ ਗਿਆ ਉਹਦਾ ਕੀ ਨਾਂ ਦਹੋਗੇ। ਤਨ ਦਾਵੇ ਬਿਨ ਜਬੈ ਰਹੋਗੇ, ਸਰੀਰ ਦੇ ਨਾਲ ਹੀ ਦਾਵਾ ਹੁੰਦਾ, ਜਦੋਂ ਸਰੀਰ ਨਾ ਰਿਹਾ ਤੇ ਫਿਰ ਬਾਕੀ ਕੀ ਰਹੂਗਾ। ਅਲ ਹੈ ਅਕਾਲ ਏਕ ਸ੍ਰੀ ਨਾਮੋ, ਹਾਂ ਇੱਕ ਪਰਮੇਸ਼ਰ ਦਾ ਜਿਹੜਾ ਨਾਮ ਹੈ, ਅਲ ਹੈ ਅਕਾਲ ਹੈ ਰਾਮ ਹੈ। ਦਾਵੇ ਕਰ ਹੈ ਪਖੰਡਨ ਧਾਮੂ, ਆ ਜਿਹੜਾ ਪਖੰਡ ਦੇ ਘਰ ਲੋਕ ਹੁੰਦੇ ਬਹੁਤੇ ਮੂਰਖ ਹੈ, ਉਹ ਦਾਵੇ ਦੂਵੇ ਜੇ ਧੜੇ ਪੱਖ ਜੇ ਬੰਨਣਾ ਕਰਦੇ। ਜਗਤ ਝੂਠ ਮਹਿ ਝੂਠੇ ਦਾਵੇ, ਇਸ ਕਰਕੇ ਸਾਰਾ ਸੰਸਾਰ ਝੂਠ ਹੈ, ਸੰਸਾਰ ਦੇ ਵਿੱਚ ਕੋਈ ਦਾਵੇ ਬੰਨਣੇ ਬੰਨੇ ਵੀ ਝੂਠੇ ਹੀ ਐ। ਦ੍ਰਿਸ਼ਟ ਮਾਨ ਸਭ ਹੀ ਬਿਨ ਸਾਵੇ, ਆ ਜਿੰਨਾ ਕਹਿੰਦੇ ਦਿਸਣ ਵਾਲਾ ਸੰਸਾਰ ਹੈ ਸਰੀਰ ਹੈ ਸਭ ਨਾਸ ਹੋ ਜਾਣ ਵਾਲੇ ਇੱਕ ਦਿਨ। ਅਸ ਵਿਚਾਰ ਮਾਲੋ ਉਰ ਕਰੀਏ, ਮਾਲੋ ਸੇਖ ਸਿਆਣਾ ਬਣ ਕੇ ਇਸ ਤਰ੍ਹਾਂ ਦੀ ਸ੍ਰੇਸ਼ਟ ਵਿਚਾਰ ਦੇ ਵਿੱਚ ਕਰ ਕਰਾ ਲਈਏ। ਚਹਿ ਜੇ ਭਲਾ ਭ੍ਰਮ ਕੋ ਪਰ ਹਰੀਏ, ਆਪਣਾ ਜੀਵ ਦਾ ਭਲਾ ਕਰਾਇਆ ਚਾਹੁੰਦਾ ਹਿਰਦੇ ਵਿੱਚ ਪਰਮ ਭੁਲਾਲਾ ਛੱਡ ਦੇਈਏ। ਕੁਮਤ ਵਿਦਾਰਨ ਦੀਏ ਉਪਦੇਸ਼ਾ, ਖੋਟੀ ਮਤ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਉਹਨਾਂ ਨੇ, ਜਾਂ ਖੋਟੀ ਮਤ ਨੂੰ ਨਾਸ਼ ਕਰਨ ਵਾਲਾ ਉਪਦੇਸ਼ ਬਖਸ਼ਿਆ ਆਪ ਜੀ ਨੇ। ਕਿਰਪਾ ਦ੍ਰਿਸ਼ਟ ਦੇਖੀ ਜਗ ਤੇ, ਜਗਤ ਦੇ ਮਾਲਕ ਸਤਿਗੁਰੂ ਨੇ ਮੇਰ ਭਰੀ ਨਿਗਾਹ ਨਾਲ ਤੱਕਿਆ ਇਸ ਵੱਲੀ। ਦੋਹਰਾ ਦੰਭ ਕਦਨ ਕੇ ਬਚਨ ਤੇ, ਪਖੰਡ ਨੂੰ ਕੱਟਣ ਵਾਲੇ ਸਤਿਗੁਰੂ ਉਹਨਾਂ ਦੇ ਬਚਨ, ਆਨੰਦ ਸਦਨ ਸੁਣ ਬੈਨ, ਸੁਣ ਕੇ ਬਚਨ ਨੰਦਾ ਘਰ ਹੀ ਬਣ ਗਿਆ, ਨੰਦੋ ਨੰਦ ਹੋ ਗਿਆ। ਪਦ ਪੰਕਜ ਪਰ ਪਰ ਰਹੇ ਹੋ, ਸੇਵੜੇ ਉੱਠ ਕੇ ਮਹਾਰਾਜ ਦੇ ਚਰਨਾ ਕਮਲੀ ਉੱਪਰ ਪੈ ਰਿਹਾ ਹੈ। ਹਰਖਤ ਉਰਪੀ ਚੈਨ, ਹਿਰਦੇ ਵਿੱਚ ਬਹੁਤ ਖੁਸ਼ ਹੋਇਆ ਤੇ ਬੜੀ ਹਿਰਦੇ ਵਿੱਚ ਸ਼ਾਂਤੀ ਹੋਇਆ, ਇਹ ਸ਼ਾਂਤ ਹੋ ਗਿਆ ਹੈ। ਚੌਪਈ ਹੋਵੇ ਦੀਨ ਮਨ ਬਿਨ ਬਖਾਨੀ, ਮੰਨ ਲੋ ਸੇਖ ਬਹੁਤ ਨਿਮਰਤਾ ਸਹਿਤ ਹੋ ਕੇ ਮਨ ਦੇ ਵਿੱਚ ਤਿਉਂ ਬੇਨਤੀ ਇਸਨੇ ਕਹੀ ਹੈ। ਅਬ ਜਾਣੇ ਤੁਮ ਸ੍ਰੀ ਗੁਣ ਖਾਣੀ, ਹੁਣ ਜਾਣਿਆ ਤੁਸੀਂ ਤਾਂ ਮਹਾਰਾ ਸੁਭਾਅ ਵਾਲੇ ਗੁਣਾਂ ਦੀ ਖਾਣ ਹੀ ਹੋ। ਭਇਓ ਮੁਰੀਦੰਗ ਰਾਵਰ ਕੇਰਾ, ਹੇ ਗੁਰੂ ਨਾਨਕ ਸਹਿ ਮੈਂ ਮੰਨ ਲੋ ਸੇਖ ਆਪ ਦਾ ਅੱਜ ਮੈਂ ਸੇਵਕ ਹੋ ਗਿਆ, ਮੁਰੀਦ ਬਣ ਗਿਆ। ਵਚਨ ਸੁਣਤ ਭ੍ਰਮ ਮਿਟ ਗਯੋ ਮੇਰਾ, ਹੇ ਮਹਾਰਾ ਵਚਨ ਮੌਲਕ ਸੁਣ ਕੇ ਮੇਰਾ ਸਾਰਾ ਭਰਮ ਭੁੱਲੇ ਜਾ ਮਿਟ ਗਿਆ ਹੈ। ਹੋ ਖੁਦਾਏ ਮੂਰਤ ਧਰ ਆਏ, ਮੈਨੂੰ ਤਾਂ ਇਉਂ ਹੀ ਹੁਣ ਪਤਾ ਪੈਂਦਾ ਵੀ ਖੁਦਾ ਨਹੀਂ ਉਸ ਰੂਪ ਧਾਰਨ ਕੀਤਾ, ਤੁਸੀਂ ਤਾਂ ਖੁਦਾ ਹੀ ਹੋ। ਦਾਵੇ ਦ੍ਵੈਤ ਪਖੰਡ ਮਿਟਾਏ, ਮੇਰੇ ਅੰਦਰ ਜਿਹੜੇ ਕੋਈ ਦਾਵੇ ਸੀ, ਦ੍ਵੈਤ ਭਾਵ ਸੀ, ਪਖੰਡ ਸੀ, ਉਹ ਮਿਟਾ ਦਿੱਤਾ, ਜਾਂ ਦਵੈਤ ਦਾਵੇ ਤੁਸੀਂ ਪਖੰਡ ਮਿਟਾਉਣ ਲਈ ਆਏ ਹੋ। ਅਬ ਤੁਮ ਪੀਰ ਭਏ ਹੋ ਮੇਰੇ, ਹੇ ਗੁਰੂ ਨਾਨਕ ਸਾਹਿਬ ਅੱਜ ਤੁਸੀਂ ਮੇਰੇ ਪੀਰ ਹੋ ਗਏ, ਮੇਰੇ ਗੁਰੂ ਬਣ ਗਏ ਹੋ। ਉਪਜੀ ਸ਼ਾਂਤ ਦਰਸ ਕੋ ਹੇਰੇ, ਤੁਹਾਡੇ ਮਹਾਰਾਜ ਦਰਸ਼ਨ ਦੇ ਕੇ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਹੋਇਆ ਹੈ। ਮੁਰ ਉਰ ਨਵ ਰਵ ਰਵ ਰੂਪ ਤੁਮਾਰਾ, ਮਹਾਰਾਜ ਤੁਹਾਡਾ ਜਿਹੜਾ ਰੂਪ ਭੈ ਸੂਰਜ ਵਾਂਗ ਹੈ, ਮੇਰਾ ਜਿਹੜਾ ਹਿਰਦਾ ਆਕਾਸ਼ ਵਾਂਗ ਹੈ। ਬਚਨ ਕਿਰਨ ਯੁਤ ਕਰ ਹੋ ਬਸਾਰਾ, ਬਚਨਾ ਰੂਪੀ ਕਿਰਨਾ, ਬਚਨਾ ਆਪ ਜਿੰਨੀਆਂ ਕਿਰਨਾ ਇਹਦੇ ਵਿੱਚ ਮੇਰੇ ਮਨ ਰੂਪੀ ਮਾਰਾ ਆਕਾਸ਼ ਵਿੱਚ ਵਸਣਾ ਕਰੋ ਜੀ। ਦਿਪੈ ਸਦੀਵ ਮੋਹ ਤਮ ਨਾਸ਼ੂ, ਮੇਰਾ ਆਪ ਦਾ ਜਿਹੜਾ ਸਰੂਪ ਰੂਪੀ ਸੂਰਜ ਹੈ ਮੇਰੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਪ੍ਰਕਾਸ਼ ਕਰੇ, ਇਸ ਕਰਕੇ ਮੋਹ ਰੂਪੀ ਹਨੇਰਾ ਜਿਹੜਾ ਇਹ ਨਾਸ ਹੋ ਜਾਵੇ। ਕਲਮਲ ਉੱਡ ਗੋ ਮਿਟ ਹੈ ਪ੍ਰਕਾਸ਼ੂ, ਹਾਂ ਜਿਹੜਾ ਪਾਪਾ ਰੂਪੀ ਕਲਮਲ ਹੈ ਹਨੇਰਾ ਇਹਦਾ ਮਾਰਾ ਕਲਮਲ, ਕਲਮਲ ਉੱਡ ਕੋ ਮਿਟ ਹੈ ਪ੍ਰਕਾਸ਼ੂ, ਪਾਪਾ ਰੂਪੀ ਤਾਰਿਆਂ ਦਾ ਜਿਹੜਾ ਹਨੇਰਾ ਜਾ ਉਹ ਪ੍ਰਕਾਸ਼ ਹੈ ਮਿਟ ਜਾਵੇ, ਜਿਹੜੇ ਪਾਪ ਰੂਪੇ ਤਾਰੇ ਜੇ ਪ੍ਰਕਾਸ਼ ਦੇ ਅਟੈਂਪਟ ਮਾਰੇ ਨੇ ਵੀ ਖਤਮ ਹੋ ਜਾਣ। ਦੋਹਰਾ ਪ੍ਰਸ਼ਨ ਕਹੋ ਇੱਕ ਔਰ ਮੁਝ, ਇਹ ਗੁਰੂ ਨਾਨਕ ਸਾਹਿਬ ਜੀ ਇੱਕ ਮੈਂ ਹੋਰ ਪ੍ਰਸ਼ਨ ਕਰਕੇ ਕਹਿਣਾ ਆਪ ਜੀ ਨੂੰ, ਜੋ ਖੁਦਾਏ ਦਰਗਾਹ, ਜੋ ਮਾਰਾ ਖੁਦਾ ਦੀ ਅਗਲੀ ਦਰਗਾਹ ਹੈ ਨਾ, ਕੋ ਆਦਰ ਤਹਿ ਪਾਵਈ, ਉੱਥੇ ਮਾਰਾ ਦੱਸੋ ਕਿਹੜਾ ਕੋਈ ਆਦਰ ਸਤਿਕਾਰ ਪਾਉਂਦਾ, ਮੁਸਲਮਾਨ ਕੇ ਹਿੰਦੂ ਪਾਉਂਦਾ, ਜਿਹ ਨਕਾਰ ਕਿਤ ਨਾਹੀ, ਜਿੱਥੇ ਕਹਿੰਦੇ ਕਿਸੇ ਦਾ ਵੀ ਨਾਨ ਕਰਨੀ ਹੁੰਦੀ ਖੁਦਾ ਦੇ ਦਰਗਾਹ ਵਿੱਚ, ਜਾਂ ਜਿੱਥੇ ਕਿਸੇ ਦਾ ਨਰਾਦਰ ਨਹੀਂ ਹੁੰਦਾ ਹੈ। ਚੌਪਈ ਤੇਹ ਕੇ ਲੱਛਣ ਮੁਝ ਹੈ ਸੁਣਈਏ, ਉਸ ਖੁਦਾ ਦੇ ਤੇ ਖੁਦਾ ਦੀ ਮਹਾਰਾਜ ਜਿਹੜੇ ਲੱਛਣ ਦਰਗਾਹ ਉਹਦੇ ਵੀ ਚਿੰਨ ਮੈਨੂੰ ਲੱਛਣ ਸੁਣਾਈਏ ਜੀ। ਜਿਹ ਤੇ ਦਰਗਾਹ ਠਾਕ ਨ ਪਈਏ, ਉਹ ਜਿਸ ਕਰਕੇ ਮਹਾਰਾਜ ਅਗਲੀ ਦਰਗਾਹ ਵਿੱਚ ਜਾਂਦਿਆਂ ਹੋਇਆ ਰੋਕ ਨਾ ਪਾਈ ਪਾਈ ਜਾਵੇ। ਬਹਰੋ ਸ੍ਰੀ ਪ੍ਰਭ ਬਚਨ ਉਚਾਰੇ, ਮਨੋ ਸੇਖ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਫੇਰ ਬਚਨ ਕਹੇ ਸਨੋ, ਦੁਆਤੀ ਦਾਵੇ ਜਿਹ ਮਨ ਟਾਰੇ, ਵੀ ਮੰਨ ਲੋ ਸੇਖ ਜਿਹਨੇ ਹਿਰਦੇ ਵਿੱਚ ਦੁਆਤ ਪਾਵ ਤੇ ਹੋਰ ਦੋ ਜਿਹੜੇ ਕੋਈ ਦਾਵੇ ਆ ਪੜੇ ਪੜੇ ਪੱਖ ਹੈ ਪਰੇ ਸੁੱਟ ਦਿੱਤੇ ਹੈ, ਭਾਣਾ ਵਾਹਿਗੁਰੂ ਕੋ ਮਾਨਿਓ, ਇਹਨਾਂ ਨੇ ਕਹਿੰਦੇ ਵਾਹਿਗੁਰੂ ਦਾ ਜਿਹੜਾ ਭਾਣਾ ਹੁਕਮ ਹੈ ਉਹਨੂੰ ਖਿੜੇ ਮੱਥੇ ਮੰਨ ਲਿਆ। ਕਲ ਮਹਿ ਕੀਰਤ ਨਾਮ ਬਖਾਨਿਓ, ਕਲਯੁਗ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਕੀਰਤ ਹਮੇਸ਼ਾ ਆਖਣਾ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਦੁਆਰਾ ਵਾਹਿਗੁਰੂ ਦਾ ਜਸ ਕਰਦੇ ਰਹਿੰਦੇ ਹਨ। ਤਿੰਨ ਕੋ ਆਦਰ ਸਰਬ ਸਥਾਨਾ, ਇਹ ਵੀ ਮੰਨ ਲਓ ਸੇਖ ਉਹਨਾਂ ਦਾ ਜਿਹੜਾ ਆਦਰ ਸਤਿਕਾਰ ਸਾਰੇ ਥਾਵਾਂ ਵਿੱਚ ਹੀ ਹੈ, ਭਾਵੇਂ ਇਸ ਲੋਕ ਵਿੱਚ ਰਹਿਣ ਜਾਂ ਪਰਲੋਕ ਵਿੱਚ ਦਰਗਾਹ ਵਿੱਚ ਚਲੇ ਜਾਣ, ਸਭ ਥਾਵਾਂ ਵਿੱਚ ਹੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਹਰਖ ਸ਼ੋਕ ਸਭ ਮਾਨ ਅਮਾਨਾ, ਉਹ ਜਿਹੜੇ ਪੁਰਖ ਹੈ ਖੁਸ਼ੀ ਗਮੀ ਵਿੱਚ ਵੀ ਇੱਕ ਸਮਾਨ, ਨਰਾਦਰ ਤੇ ਸਤਿਕਾਰ ਵਿੱਚ ਵੀ ਸਮਾਨ ਰਹਿੰਦੇ ਹੈ। ਨਹਿ ਨਕਾਰ ਤੇਹ ਕੋ ਕਤ ਹੋਵੇ, ਉਹਨਾਂ ਨੂੰ ਜਿੱਥੇ ਮਰਜ਼ੀ ਜਾਣ ਕਿਤੇ ਵੀ ਕੋਈ ਨਰਾਦਰ ਨਹੀਂ ਹੁੰਦਾ ਹੈ, ਜਾਂ ਉਹਨਾਂ ਨੂੰ ਕੋਈ ਨਾ ਨੁੱਕਰ ਨਹੀਂ ਹੁੰਦੀ ਹੈ ਵੀ ਇੱਥੇ ਨਾ ਬੈਠੋ ਜੀ ਇੱਧਰ ਨਾ ਆਇਓ, ਸਭ ਸਾਰੇ ਉਹਨਾਂ ਦਾ ਆਦਰ ਸਤਿਕਾਰ ਹੀ ਕਰਦੇ ਹਨ। ਸੱਚ ਰਤੇ ਸੇ ਸੱਚ ਬਗੋਵੈ ਹੈ, ਹਾਂ ਜਿਹੜੇ ਸੱਚ ਵਿੱਚ ਰਤੇ ਹੈ ਤੇ ਸੱਚ ਹੀ ਮੁਖੋਂ ਕਹਿੰਦੇ ਹੈ। ਕੋਮਲ ਹਿਰਦੇ ਪਰ ਉਪਕਾਰੀ, ਉਹਨਾਂ ਦਾ ਕੋਮਲ ਹਿਰਦਾ ਹੁੰਦਾ ਹੈ ਤੇ ਬਹੁਤ ਪਰਉਪਕਾਰੀ ਹੁੰਦੇ। ਦੁੱਖ ਸੁੱਖ ਮਹਿ ਸਮ ਕਰਤ ਵਿਚਾਰੀ, ਦੁੱਖ ਹੋਵੇ ਸੁੱਖ ਹੋਵੇ ਉਹਦੇ ਵਿੱਚ ਇੱਕ ਸਮਾਨ ਹੀ ਦ੍ਰਿਸ਼ਟੀ ਦੀ ਵਿਚਾਰ ਕਰਦੇ ਹੈ, ਇੱਕ ਸਮਾਨ ਦ੍ਰਿਸ਼ਟੀ ਨਾਲ ਹੀ ਸਾਨੂੰ ਵੇਖਦੇ ਤੱਕਦੇ ਹੈ। ਦੋਹਰਾ ਸ੍ਰੀ ਗੁਰ ਕੋ ਉਪਦੇਸ਼ ਸੁਣ, ਮਾਲੋ ਸੇ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਦਾ ਸੋਹਣਾ ਉਪਦੇਸ਼ ਸੁਣ ਕੇ, ਪੀਰ ਥਾਪ ਨਿਜ ਸੋਏ, ਆਪਣੇ ਮਹਾਰਾਜ ਨੂੰ ਪੀਰ ਨੇ ਥਾਪ ਲਿਆ ਬਣਾ ਲਿਆ ਗੁਰੂ ਬਣਾ ਲਿਆ, ਭਇਓ ਮੁਰੀਦ ਅਧੀਨ ਹੋਇ, ਮਹਾਰਾਜ ਦਾ ਸੇਵਕ ਹੋਇਆ ਤੇ ਬਹੁਤ ਅਧੀਨ ਹੋਇਆ, ਨਿਮਰਤਾ ਸਹਿਤ ਹੋ ਗਿਆ, ਹਿਰਦੇ ਪ੍ਰੇਮ ਮੈਂ ਹੋਏ, ਹਿਰਦੇ ਚ ਬਹੁਤਾ ਪ੍ਰੇਮ ਪਿਆਰੇ ਦੇ ਹੋਏ ਆਇਆ ਹੈ। ਚੌਪਈ ਕੇ ਤਿਕ ਦਿਓਸ ਰਹਿਓ ਪ੍ਰਭ ਪਾਸੂ, ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਹਿੱਸਾ ਗੁਰੂ ਨਾਨਕ ਸਾਹਿਬ ਜੀ ਦੇ ਪਾਸੇ ਕਰਤਾਰਪੁਰ ਵਿੱਚ ਕੁਝ ਕੁ ਦਿਨ ਵਾਲੋ ਸੇਖ ਟਿਕਿਆ ਰਿਹਾ। ਗਇਓ ਸੇਖ ਪੁਨ ਆਪਣਾ ਵਾਸੂ, ਫਿਰ ਆਗਿਆ ਲੈ ਕੇ ਮਾਲੋ ਸੇਖ ਆਪਣੇ ਘਰ ਵੱਲ ਨੂੰ ਚਲਾ ਗਿਆ। ਗੁਰੂ ਦੇ ਧਰੇ ਸ੍ਰੀ ਨਾਨਕ ਧਿਆਨਾ, ਤੇ ਕਰਦੇ ਜਾ ਕੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਹ ਧਿਆਨ ਧਰਦਾ ਹੈ। ਬੈਠੇ ਜਹਿਨਤ ਕਰ ਹੈ ਬਖਾਨਾ, ਜਿੱਥੇ ਕਿ ਚਾਰ ਬੰਦਿਆਂ ਵਿੱਚ ਬਹਿ ਜਾਂਦਾ ਉੱਥੇ ਗੁਰੂ ਨਾਨਕ ਸਾਹਿਬ ਦੀ ਉਸਤੀ ਹੈ ਮਾਲੋ ਸੇਖ ਕਰਦਾ ਹੈ। ਦੋਹਰਾ ਗੁਰੂ ਗੋਬਿੰਦ ਸਿੰਘ ਸਿਮਰ ਨਿਤ। ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਿਮਾ ਦਾ ਮੰਗਲ ਕਰ ਰਹੇ ਹੈ ਕਿ ਹੇ ਮੇਰੇ ਮਨਾ ਅਥਵਾ ਹੇ ਗੁਰੂ ਕੇ ਸਿੱਖ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹਮੇਸ਼ਾ ਚੇਤੇ ਕਰਿਆ ਕਰ। ਅਪਰਨ ਜਾਹੇ ਸਮਾਨ, ਇਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮਾਨ ਹੋਰ ਕੀ ਨਹੀਂ ਹੋ ਸਕਦਾ ਇਹ ਦੁਨੀਆਂ ਵਿੱਚ। ਜੀਤ ਰਾਜ ਸੁਖ ਸਰਬਦਾ, ਜਿਹੜੇ ਵੀ ਮਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਣ ਜਾਂਦੇ ਉਹਨਾਂ ਨੂੰ ਜਿਉਂਦਿਆਂ ਜਿਉਂਦਿਆਂ ਸਾਰਿਆਂ ਦਾ ਸਾਰਾ ਜਿਹੜਾ ਰਾਜ ਭਾਗ ਦਾ ਸੁਖ ਹੈ ਉਹ ਦੇ ਦਿੰਦੇ ਹਨ। ਮਰਤ ਮੁਕਤ ਦੇ ਦਾਨ, ਜਦੋਂ ਮਨੁੱਖ ਕਹਿੰਦੇ ਮਰ ਜਾਂਦਾ ਸਰੀਰ ਛੱਡਦਾ ਉਦੋਂ ਉਹਨੂੰ ਮੁਕਤੀ ਦਾ ਦਾਨ ਵੀ ਦੇ ਦਿੰਦੇ, ਮੁਕਤੀ ਵੀ ਮੁਕਤੀ ਬਖਸ਼ ਦਿੰਦੇ ਹਨ। ਸ੍ਰੀ ਬਾਲਾ ਸੁੰਦਰ ਵਾਚ ਚੌਪਈ, ਸ੍ਰੀ ਅੰਗਦ ਸੁਨ ਕਥਾ ਮਹਾਨ। ਬਾਲਾ ਜੀ ਕਹਿੰਦੇ ਹੇ ਸੋਭਾ ਵਾਲੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਜੋ ਮਹਾਨ ਕਥਾ ਉਹ ਮੇਰੇ ਪਾਸੋਂ ਸੁਣੀਏ। ਮਾਲੋ ਮੀਤ ਹੋਤੋ ਇੱਕ ਖਾਨਾ, ਇਹ ਜਿਹੜਾ ਮਾਲੋ ਸੇਖ ਨਿਹਾਲ ਹੋ ਕੇ ਗਿਆ ਇਹਦਾ ਕੋਈ ਅੱਗੇ ਮਿੱਤਰ ਹੈ ਸੀ ਪਠਾਨ। ਸੋ ਜਬ ਮਿਲਨ ਹੇਤ ਢਿੱਗ ਆਵਾ, ਜਿਹੜਾ ਪਠਾਨ ਜਿਹਦਾ ਨਾਮ ਅੱਗੇ ਅੱਗੇ ਆ ਕੇ ਉਬਾਰੇ ਖਾਂ ਆ ਜਾਣਾ ਹੈ। ਉਬਾਰੇ ਖਾਂ ਕਹਿੰਦੇ ਮਿਲਣ ਵਾਸਤੇ ਮਿੱਤਰ ਮਾਲੋ ਸੇਖ ਦੇ ਕੋਲ ਆਇਆ ਹੈ। ਘਰ ਕਾ ਹਰਖ ਸਲਾਮ ਅਲਾਵਾ, ਵਾਰੇ ਖਾਂ ਪਠਾਨ ਨੇ ਕਹਿੰਦੇ ਬਹੁਤ ਖੁਸ਼ੀ ਕਰਕੇ ਇਹਨੂੰ ਸਲਾਮ ਸਲਾਮ ਕਿਹਾ ਹੈ। ਬੈਠੋ ਨਿਕਟ ਧਰੇ ਅਨੁਰਾਗਾ, ਬਹੁਤ ਹੀ ਪ੍ਰੇਮ ਧਾਰ ਕਰਕੇ ਮਾਲੋ ਸੇਖ ਦੇ ਕੋਲ ਬੈਠ ਗਿਆ। ਤਬ ਗੁਰ ਕੇ ਗੁਣ ਗਾਵਨ ਲਾਗਾ, ਜਿਹੜਾ ਮਾਲੋ ਸੇਖ ਹੈ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਣ ਲੱਗ ਪਿਆ, ਮਹਾਰਾਜ ਦੇ ਗੁਣ ਦੱਸਣ ਲੱਗ ਪਿਆ ਉਬਾਰੇ ਖਾਂ ਨੂੰ। ਸੁਣੋ ਉਬਾਰੇ ਖਾਂ ਜੋ ਖੁਦਾਏ, ਪਠਾਨ ਦਾ ਨਾਮ ਸੀ ਉਬਾਰੇ ਖਾਂ, ਕਹਿਣ ਲੱਗਾ ਸੁਣ ਬਈ ਜਿਹੜਾ ਖੁਦਾ ਹੈ ਨਾ, ਨਾਨਕ ਨਾਮ ਕਹਾਇਓ ਆਏ। ਉਸ ਨੇ ਵੀ ਇਸ ਸੰਸਾਰ ਦੇ ਵਿੱਚ ਆਪਣਾ ਨਾਮ ਹੁਣ ਗੁਰੂ ਨਾਨਕ ਸਾਹਿਬ ਕਹਾਇਆ ਰਖਵਾਇਆ ਹੋਇਆ। ਜੇ ਗੁਣ ਨਾਗ ਰਾਜ ਨਿਤ ਗਾਵਤ, ਇਸ ਖੁਦਾ ਦੇ ਗੁਰੂ ਨਾਨਕ ਦੇ ਜਿਹੜੇ ਚੰਗੇ ਗੁਣ ਹੈ ਵਿਸ਼ੇਸ਼ ਨਾਗ ਵੀ ਹਮੇਸ਼ਾ ਕਹਿੰਦੇ ਗਾਉਂਦਾ ਹੈ ਜਪਦਾ ਹੈ। ਤਦਪ ਨਹੀਂ ਪਾਰ ਕੋ ਪਾਰ, ਵੀ ਕਹਿੰਦੇ ਉਹ ਗੁਣਾਂ ਦਾ ਜਿਹੜਾ ਪਾਰਾ ਵਾਰ ਹੱਦ ਬੰਨਾ ਸ਼ੇਖ ਨਾਗ ਪਾਰ ਹੀ ਸਕਿਆ ਹੈ। ਸੋ ਕੈਸੇ ਮੈਂ ਮੁਖ ਤੇ ਭਾਖੋ, ਵੀ ਜੋ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੀ ਕਿਸ ਤਰ੍ਹਾਂ ਮੈਂ ਮੁਖੋਂ ਕਹਾਂ। ਸਦਾ ਨਾਮ ਕੋਰ ਮਹਿ ਰੱਖੋ, ਮੈਂ ਤਾਂ ਵੀ ਵਾਰੇ ਖਾਨ ਉਹਨਾਂ ਦਾ ਜਿਹੜਾ ਨਾਮ ਹਮੇਸ਼ਾ ਮੁੱਖ ਵਿੱਚ ਹੀ ਰੱਖਦਾ, ਮੁੱਖ ਨਾਲ ਉਹਨਾਂ ਦਾ ਨਾਮ ਜਪਦਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਾਹਿਬ ਹੀ ਕਹਿੰਦਾ ਰਹਿੰਦਾ। ਤੁਮ ਅਬ ਜਾਹੋ ਦਰਸ ਕੋ ਕਰੀਏ, ਇਹ ਵਾਰੇ ਖਾਂ ਪਠਾਨ ਵੀ ਤੂੰ ਵੀ ਜਾ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਈਏ। ਉਰ ਕੋ ਸਰਬ ਭਰਮ ਪਰ ਹਰੀਏ, ਵਾਂਗ ਜਿਹੜੇ ਹਿਰਦੇ ਵਿੱਚ ਭਰਮ ਭੁਲੇ ਕੇ ਸਾਰੇ ਦੂਰ ਕਰ ਲਈ ਉਹਨਾਂ ਦੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ। ਬਸ ਸੁਣ ਸ੍ਰੀ ਗੁਰ ਕੇਰ ਪ੍ਰਸ਼ੰਸੂ, ਇਸ ਤਰ੍ਹਾਂ ਮਾਲੋ ਸੇਖ ਦੇ ਜਵਾਨ ਰਾਹੀਂ ਉਬਾਰੇ ਖਾਂ ਨੇ ਗੁਰੂ ਮਹਾਰਾਜ ਦੀ ਮਹਿਮਾ ਜਦੋਂ ਸੁਣੀ ਹੈ। ਤੂਰਨ ਚੱਲਿਓ ਖਾਨ ਜਿਸ ਬੰਸੂ, ਜਿਹੜੀ ਪਠਾਨ ਬੰਸ ਹੈ ਪਠਾਨ ਜਾਤ ਬੜੀ ਛੇਤੀ ਚੱਲਿਆ ਕਰਤਾਰਪੁਰ ਸਾਹਿਬ ਵੱਲ ਨੂੰ। ਆਏ ਸਲਾਮਾ ਲੇਕਮ ਕਰਕੇ ਕਰਤਾਰਪੁਰ ਸਾਹਿਬ ਪਹੁੰਚਿਆ। ਮਹਾਰਾਜ ਨੂੰ ਆ ਕੇ ਇਹਨੇ ਸਲਾਮ ਕੀਤੀ, ਬੈਠਿਓ ਨਿਕਟ ਹਰ ਖੋਰ ਭਰ ਕੇ ਵਿੱਚ ਬਹੁਤ ਨਾਲ ਖੁਸ਼ੀ ਨਾਲ ਭਰਿਆ, ਸਤਿਗੁਰੂ ਦੇ ਹਜ਼ੂਰੀ ਵਿੱਚ ਬੈਠ ਗਿਆ ਹੈ। ਕਹਿਓ ਵੱਡੋ ਮਤ ਹਿੰਦੂ ਤੁਰਕਾ, ਕਹਿਣ ਲੱਗਿਆ ਮਹਾਰਾਜ ਦੱਸੋ ਵੀ ਮੁਸਲਮਾਨਾਂ ਦਾ ਮਤ ਵੱਡਾ ਕਿ ਹਿੰਦੂਆਂ ਦਾ ਵੱਡਾ ਹੈ। ਕੁਛ ਰਹ ਤਪਾ ਭੇਦ ਨਿਜ ਸਰ ਉਰਕਾ, ਇਹ ਤਪਾ ਗੁਰੂ ਨਾਨਕ ਸਾਹਿਬ ਆਪਣੇ ਹਿਰਦੇ ਦਾ ਜਿਹੜਾ ਭੇਦ ਹੈ ਵੀ ਕਿਹਨੂੰ ਤੁਸੀਂ ਮਤ ਨੂੰ ਵੱਡਾ ਮੰਨਦੇ ਹੋ ਦੱਸੋ ਮੈਨੂੰ। ਸ੍ਰੀ ਗੁਰ ਭਾਨਿਓ ਪੱਖ ਜੇ ਦੋ, ਗੁਰੂ ਮਹਾਰਾਜ ਕਹਿੰਦੇ ਹੋ ਵਾਰੇ ਖਾਂ ਜਿਹੜੇ ਦੋ ਪੱਖ ਹੈ ਦੋ ਧੜੇ ਹਨ, ਚਾਰ ਦਿਵਸ ਕੇ ਜਾਣਾ ਹਸੋ, ਇਹ ਤਾਂ ਚਾਰ ਕੁ ਦਿਨਾਂ ਦੇ ਹੈ ਧੜੇ, ਜਿੰਨਾ ਚਿਰ ਜਾਂਦਾ ਉਨਾ ਚਿਰ ਧੜਾ ਜਾ ਹੁੰਦਾ, ਜਦੋਂ ਮਰ ਜਾਂਦਾ ਚਾਰ ਜਾਣੇ ਚੱਕ ਕੇ ਸਿਖਾ ਤੇ ਸਾਲ ਜਾਂਦੇ ਧੜਾ ਤੁੜਾ ਕਿਧਰੇ ਹੀ ਜਾਂਦਾ। ਦੇਹ ਮ੍ਰਿਤਕ ਮਾਟੀ ਰਲ ਜਾ, ਹਾਂ ਜਦੋਂ ਦੇਹ ਕਹਿੰਦੇ ਮਰ ਜਾਂਦੀ ਹੈ ਤੇ ਅੱਗ ਜੀ ਲਾ ਜਾਂਦੇ ਮਿੱਟੀ ਵਿੱਚ ਰਲ ਮਿਲ ਜਾਂਦੀ ਹੈ। ਮੂਰਖ ਵਾਦਾ ਜਨਮ ਗਵਾ, ਮੂਰਖ ਲੋਕ ਝੜਿਆਂ ਵਿੱਚ ਆਪਣਾ ਵਿਅਰਥ ਜਨਮ ਗਵਾਉਂਦੇ ਹੈ ਧੜੇ ਬੰਨ ਬੰਨ ਕੇ, ਦੋਹਰਾ ਭੁੱਲੇ ਮਗ ਪਾਵੇ ਨਹੀਂ, ਇਹੋ ਜਿਹੜੇ ਲੋਕ ਧੜਿਆਂ ਵਿੱਚ ਭੁੱਲੇ ਭੜਕੇ ਪਏ ਭਾਵ ਭਗਤੀ ਦਾ ਗਿਆਨ ਦਾ ਰਸਤਾ ਨਹੀਂ ਪਾ ਸਕਦੇ। ਜਾਏ ਨਿਰੇ ਪਦ ਸੋਏ, ਇਹ ਵੀ ਬਾਰੇ ਖਾਓ ਤਾਂ ਮਰ ਕੇ ਸਿੱਧੇ ਨਰਕਾਂ ਨੂੰ ਫਿਰ ਜਾਂਦੇ ਹਾਂ। ਸੁਖ ਪ੍ਰਾਪਤ ਤਿੰਨ ਹੋਤ ਹੈ, ਉਹਨਾਂ ਲੋਕਾਂ ਨੂੰ ਕਹਿੰਦੇ ਇੱਥੇ ਵੀ ਅੱਗੇ ਗਿਆ ਸੁਖ ਪ੍ਰਾਪਤ ਹੁੰਦਾ। ਮਾਨਤ ਆਇਸ ਜੋਏ, ਜਿਹੜੇ ਖੁਦਾ ਦੀ ਪਰਮੇਸ਼ਰ ਦੀ ਆਗਿਆ ਨੂੰ ਖਿੜੇ ਮੰਗਣੇ ਮਸਦੇ ਹਨ। ਚੌਪਈ ਪ੍ਰੇਮ ਭਗਤ ਕੀਰਤ ਗੁਣ ਗਾਵਤ, ਜਿਹੜੇ ਵੀ ਆਗਿਆ ਮੰਨ ਕੇ ਪ੍ਰੇਮ ਨਾਲ ਵਾਹਿਗੁਰੂ ਦੇ ਗੁਣ ਗਾਉਂਦੇ ਹੈ, ਪ੍ਰੇਮ ਨਾਲ ਕੀਰਤੀ ਬਜਸ ਵਡਿਆਈ ਗਾਉਂਦੇ ਕਰਦੇ। ਸੋ ਜਗ ਮਹਿ ਨਹਿ ਆਵਤ ਜਾਵਤ, ਉਹ ਜਿਹੜੇ ਲੋਕ ਇੱਕ ਵਾਰੀ ਸੰਸਾਰ ਵਿੱਚ ਆ ਕੇ ਮੁੜ ਕੇ ਨਹੀਂ ਆਉਂਦੇ, ਬੰਦਾ ਹੋਵੇ ਬੰਦਗੀ ਕਰੇ। ਇਸ ਕਰਕੇ ਵੀ ਉਹ ਵਾਰੇ ਖਾਂ ਜਿਹੜਾ ਕੋਈ ਖੁਦਾ ਦਾ ਬੰਦਾ ਸੇਵਕ, ਉਹਨੂੰ ਤਾਂ ਬੰਦਗੀ ਕਰਨੀ ਚਾਹੀਏ। ਭੂਖਨ ਨਾਮ ਕੰਠ ਮਹਿ ਧਰੈ, ਅਸਲੀ ਜਿਹੜਾ ਗਹਿਣਾ ਗਲ ਵਿੱਚ ਉਹ ਤਾਂ ਨਾਮ ਦਾ ਹੀ ਧਾਰਨ ਕਰੇ, ਨਾਮ ਹੀ ਗਲ ਰਾਹੀਂ ਜਪੇ ਅਸਲੀ ਗਹਿਣਾ ਹੈ। ਬੁਜ਼ੁਰਗ ਸੰਗਤ ਸਮਾਂ ਬਿਤਾਵੈ, ਜਿਹੜੇ ਕੋਈ ਸਾਧੂ ਸੰਗ ਸੰਤ ਹੈ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰੇ। ਦਿਲ ਤੇ ਦਾਵਾ ਦੂਰ ਗਵਾਵੈ, ਆਪਣੇ ਦਿਲ ਵਿੱਚੋਂ ਹਿਰਦੇ ਵਿੱਚ ਕੋਈ ਦਾਵਾ ਜਾਂ ਕਹਿੰਦੇ ਦੂਰ ਕਰਕੇ ਗਵਾ ਦੇਵੇ, ਭਾਵ ਕੋਈ ਧੜਾ ਧੁੜਾ ਜਾ ਬੰਨ ਕੇ ਐਵੇਂ ਨਾ ਪੁਆੜੇ ਪਾਵੇ। ਸਿਰਜੇ ਇੱਕ ਸਮ ਸਿਰਜਣ ਹਾਰ, ਕਿਉਂਕਿ ਜਿਹੜਾ ਸਿਰਜਣ ਹਾਰ ਰਚਨ ਹਾਰ ਉਹ ਤਾਂ ਇੱਕੋ ਇੱਕ ਹੈ, ਉਹਨੇ ਹੀ ਸਾਰੇ ਰਚੇ, ਉਹਨੇ ਹੀ ਬਣਾਏ। ਬੰਦਹਿ ਦਾਵੇ ਕੂਰ ਅਵਾਰੂ, ਐਵੇਂ ਕਹਿੰਦੇ ਝੂਠੇ ਲੋਕ ਝੂਠੇ ਦਾਵੇ ਬੰਨੀ ਜਾਂਦੇ, ਧੜੇ ਬੰਨੀ ਫਿਰਦੇ ਲੰਗਲਾਣਾ। ਕਰਤ ਬਾਦ ਦੋ ਖਪ ਜਾਏ, ਐਵੇਂ ਦੋਵੇਂ ਝਗੜੇ ਕਰਦੇ ਵਿਅਰਥ ਕਹਿੰਦੇ ਖਪ ਜਾਂਦੇ ਮਰ ਜਾਂਦੇ ਆ ਖਿੱਚ ਖੁਚ ਕੇ। ਬਿਨ ਮਗ ਪਾਏ ਨਰਕ ਸਿਧਾਏ, ਬਿਨਾਂ ਭਾਵ ਭਗਤੀ ਦਾ ਗਿਆਨ ਰਸਤਾ ਪਾਏ ਤਾਂ ਸਿੱਧੇ ਨਰਕਾਂ ਨੂੰ ਜਾਂਦੇ ਹੋ ਜੇ ਲੋਕ। ਭਰਮੇ ਭੁੱਲੇ ਆਵੇ ਜਾਏ, ਭਰਮਾਂ ਵਿੱਚ ਭੁੱਲੇ ਪੁੱਟ ਕੇ ਆਉਂਦੇ ਜਾਂਦੇ ਜੰਮਦੇ ਮਰਦੇ ਆ। ਸਤਿਗੁਰ ਮਿਲੇ ਤਾਂ ਦੇਹ ਬਤਾਏ, ਵਾਰੇ ਖਾਂ ਜੇ ਸਤਿਗੁਰੂ ਮਿਲ ਜਾਣ ਫਿਰ ਉਹਨਾਂ ਨੂੰ ਭਾਵ ਭਗਤੀ ਦਾ ਰਸਤਾ ਦੇ ਦੇਣ ਦੱਸ ਦੇਣ, ਫਿਰ ਕਿਤੇ ਆਉਣ ਜਾਣ ਤੋਂ ਖਹਿੜਾ ਉਹਨਾਂ ਦਾ ਛੁੱਟ ਵੀ ਸਕਦਾ ਹੈ। ਦੋਹਰਾ ਸੁਣ ਤੋ ਉਬਾਰੇ ਖਾਨ ਕੋ, ਕਿਉਂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਉਬਾਰੇ ਖਾਨ ਨੇ। ਪ੍ਰੇਮ ਭਇਓ ਮਨ ਆਏ, ਇਹਦੇ ਮਨ ਦੇ ਵਿੱਚ ਵੀ ਮੰਨ ਲਓ ਸੇਖ ਵਾਂਗ ਹਿਰਦੇ ਵਿੱਚ ਪ੍ਰੇਮ ਪਿਆਰ ਹੋਇਆ ਆ। ਕਹਿ ਤਪਾ ਜੀ ਚਰਨ ਨਿਜ, ਉਸ ਵੇਲੇ ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਤਪਾ ਜੀ ਆਪਣੇ ਜਿਹੜੇ ਪਵਿੱਤਰ ਚਰਨ ਹਨ। ਮੋਕੋ ਦਰਸ ਦਿਖਾਏ। ਮੈਨੂੰ ਮਹਾਰਾਜ ਆਪਣੇ ਪਵਿੱਤਰ ਚਰਨਾਂ ਦੇ ਦਰਸ਼ਨ ਕਰਾਓ ਜੀ, ਦਰਸ਼ਨ ਚਰਨ ਦਿਖਾਓ ਜੀ। ਚੌਪਈ ਜੈਸਾ ਸੁਰਵਨ ਸੁਣਿਓ ਮੈਂ ਤੁਮਕੋ। ਮਹਾਰਾਜ ਮੰਨ ਲਓ ਸੇਖ ਤੋਂ ਜਿਹੋ ਜਿਹਾ ਮੈਂ ਕੰਨਾਂ ਵਿੱਚ ਆਪ ਜੀ ਦੇ ਸੰਬੰਧੀ ਸੁਣਿਆ ਸੀ, ਤੈਸੇ ਦਰਸ ਭਇਓ ਬਿਨ ਗਮ ਕੋ। ਅੱਜ ਮਹਾਰਾਜ ਬੜੀ ਪ੍ਰਸੰਨਤਾ ਸਹਿਤ ਨੰਦ ਸਹਿਤ ਮੈਨੂੰ ਇਹੋ ਜਿਹੇ ਦਰਸ਼ਨ ਹੋ ਗਿਆ ਸਰਦਾਰਤ। ਮੋਰ ਮਨੋਰਥ ਪੂਰਾ ਸੁਆਮੀ। ਇਹ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਮੇਰੇ ਮਨ ਦਾ ਪੁਰਨਾ ਵੀ ਪੂਰਾ ਕਰਦੇ ਹੋ। ਕਰ ਹੋ ਕਰਤਾਰਥ ਅੰਤਰ ਜਾਮੀ। ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਆ, ਮੈਨੂੰ ਮਹਾਰਾਜ ਸਫਲ ਨਿਹਾਲ ਕਰਦੇ। ਆਸਨ ਕਰ ਅਸੀਨ ਸ੍ਰੀ ਨਾਨਕ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਸਨ ਲਾ ਕੇ ਬੈਠੇ ਹੋਏ ਸੀ, ਜਾਣੀ ਚੌਂਕੜਾ ਮਾਰ ਕੇ ਬੈਠੇ ਹੋਏ ਸੀ। ਸਭ ਸਰੀਰ ਪਰ ਵਸਤਰ ਸੋ ਤਾਨ। ਆਪ ਜੀ ਨੇ ਸਾਰੇ ਸਰੀਰ ਦੇ ਉੱਪਰ ਜਿਹੜਾ ਉਹ ਵਸਤਰ ਚਾਦਰਾ ਜਾਂ ਉੱਪਰ ਜੀ ਪਾਇਆ ਹੋਇਆ ਸੀ, ਬੁੱਕਲ ਜੀ ਮਾਰੀ ਹੋਈ ਸੀ। ਸੁਣੀ ਬਿਨੈ ਕਰੁਣਾ ਨਿਧ ਜਬ ਹੀ। ਜਦੋਂ ਕਿਰਪਾ ਦੇ ਘਰ ਸਤਿਗੁਰੂ ਜੀ ਨੇ ਉਬਾਰੇ ਖਾਨ ਦੀ ਬੇਨਤੀ ਸੁਣੀ ਹੈ, ਨਿਜ ਪਗ ਬਾਹਰ ਨਿਕਸੇ ਤਬ ਹੀ। ਉਸੇ ਵੇਲੇ ਜਿਹੜੇ ਆਪਣੇ ਪਵਿੱਤਰ ਚਰਨ ਉਹ ਚਾਦਰਾ ਜਾਂ ਪਾਸੇ ਕਰਕੇ ਬਾਹਰ ਕੱਢੇ ਹਨ। ਜਿਨਕੋ ਮੁਨ ਜਨ ਧਿਆਨ ਧਰਤ ਹੈ। ਜਿਨ੍ਹਾਂ ਚਰਨਾਂ ਦਾ ਮੁਨੀ ਜਨ ਵੀ ਹਮੇਸ਼ਾ ਧਿਆਨ ਲਾਈ ਰੱਖਦੇ ਹਨ। ਸੁਰ ਸੁਰਿੰਦ ਜਿਹ ਨਮੋ ਕਰਤ ਹੈ। ਜਿਨ੍ਹਾਂ ਚਰਨਾਂ ਨੂੰ ਦੇਵਤੇ ਦੇਵਤੇ ਦੈਤ ਵੀ ਮੱਥਾ ਟੇਕਦੇ ਹਨ। ਸਿੱਖ ਸੇਵਕ ਜਿਹ ਅਨਕ ਉਧਾਰੇ। ਜਿਨ੍ਹਾਂ ਚਰਨਾਂ ਨੇ ਅਨੇਕਾਂ ਸਿੱਖਾਂ ਸੇਵਕਾਂ ਦਾ ਉਧਾਰ ਕੀਤਾ ਹੈ। ਕਬ ਤਿੰਨ ਪਰ ਜਾਵਤ ਬਲਿਹਾਰੇ। ਸੰਤੋਖ ਸਿੰਘ ਕਹਿੰਦਾ ਮੈਂ ਵੀ ਉਹ ਗੁਰੂ ਨਾਨਕ ਦੇ ਚਰਨਾਂ ਤੋਂ ਸਦਕੇ ਜਾਣਾ। ਦੋਹਰਾ ਪ੍ਰੇਮ ਮਗਨ ਪ੍ਰੇਮ ਮੈਂ ਹੋਏ ਕਰ। ਵਾਰੇ ਖਾਂ ਪ੍ਰੇਮ ਵਿੱਚ ਮਸਤ ਹੋ ਕੇ ਲਵਲੀਨ ਹੋ ਕੇ। ਤਬ ਉਬਾਰੇ ਖਾਂ ਵਾਰੇ ਖਾਂ ਪਠਾਨ ਨੇ। ਸਿਰ ਧਾਰ ਜਾਣਿਓ ਸਫਲ ਨਿਜ। ਹਾਂ ਮਹਾਰਾਜ ਦੇ ਚਰਨਾਂ ਨੂੰ ਆਪਣੇ ਸੀਸ ਤੇ ਰੱਖਿਆ ਹੈ ਤੇ ਆਪਣੇ ਆਪ ਨੂੰ ਸਫਲ ਸਮਝਿਆ ਹੈ। ਚਰਨ ਗਹੇ ਨਿਜ ਪਾਨ। ਬਾਅਦ ਜਿਹੜੇ ਚਰਨ ਹੈ ਸਿਰ ਤੇ ਰੱਖ ਕੇ ਫਿਰ ਹੱਥਾਂ ਵਿੱਚ ਫੜ ਲਏ। ਫਿਰ ਪਹਿਲਾਂ ਚਰਨਾਂ ਤੇ ਸੀਸ ਰੱਖਿਆ ਹੈ, ਚਰਨਾਂ ਨੂੰ ਹੱਥਾਂ ਵਿੱਚ ਲੈ ਲਿਆ ਹੈ। ਚੌਪਈ ਲੋਚਨ ਮੁਖ ਪਰ ਨਿਜ ਕਰ ਦੋ। ਉਸ ਤੋਂ ਬਾਅਦ ਆਪਣੇ ਮੁਖ ਉੱਪਰ ਤੇ ਨੇਤਰਾਂ ਉੱਪਰ ਕਿਰਤ ਪਾ ਹਰਖਤ ਉਰਸੋ। ਆਪਣੇ ਹੱਥਾਂ ਨੂੰ ਅੱਖਾਂ ਤੇ ਮੱਥੇ ਤੇ ਸਿਰ ਤੇ ਫੇਰਿਆ ਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ। ਵਾਰ ਵਾਰ ਜੁਗ ਚੂਮਨ ਕਰਹੀ। ਵਾਰ ਵਾਰ ਮਹਾਰਾਜ ਦੇ ਜਿਹੜੇ ਚਰਨ ਹੈ ਉਹਨਾਂ ਦੇ ਨਾਲ ਕਹਿੰਦੇ ਹੋ ਹੱਥਾਂ ਨਾਲ ਚੁੰਮਦਾ ਹੈ। ਮਾਨੋ ਮਹਾ ਮੋਹ ਕੋ ਦਰਹੀ। ਮਾਨੋ ਕਹਿੰਦੇ ਜਿਹੜਾ ਮਹਾਨ ਮੋਹ ਹੈ ਉਸਨੂੰ ਦਲੀ ਜਾ ਰਿਹਾ ਹੈ। ਨਿਜ ਸਰੂਪ ਕੀ ਲਖਤਾ ਹੋਈ। ਹਾਂ ਆਪਣਾ ਜਿਹੜਾ ਸਵੈ ਸਰੂਪ ਹੈ ਆਤਮ ਸਰੂਪ ਉਹਦੀ ਇਹਨੂੰ ਲਖਤਾ ਹੋ ਗਈ, ਗਿਆਤ ਸਮਝ ਹੋਏ ਆਈ ਹੈ। ਨਾਸਿਓ ਹੋ ਤੋ ਭਰਮ ਉਰ ਜੋਈ। ਜਿਹੜਾ ਹਿਰਦੇ ਵਿੱਚ ਪੰਜ ਤਰ੍ਹਾਂ ਦਾ ਭਰਮ ਹੈ ਉਹ ਨਾਸ ਹੋ ਗਿਆ ਹੈ। ਧਰ ਕੈ ਸ਼ਰਧਾ ਭਇਓ ਨਿਹਾਲਾ। ਮਹਾਰਾ ਉੱਪਰ ਅਥਾਹ ਸ਼ਰਧਾ ਰੱਖ ਕੇ ਅਜੇ ਵਾਰੇ ਖਾਂ ਨਿਹਾਲੋ ਨਿਹਾਲ ਹੋ ਗਿਆ। ਭਵ ਬੰਧਨ ਛੂਟੇ ਜਮ ਜਾਲ। ਸੰਸਾਰ ਦੇ ਮੋਹ ਮਮਤਾ ਦੇ ਬੰਧਨ ਵੀ ਛੁੱਟ ਕੇ ਤੇ ਜਮਾਂ ਦਾ ਜਾਲ ਫਾਹਾ ਵੀ ਛੁੱਟ ਗਿਆ ਹੈ। ਭੁਜੰਗ ਛੰਦ ਘਟੀ ਚਾਰ ਬੈਸਿਓ ਕਹਿ ਯੋ ਉਬਾਰਾ। ਚਾਰ ਘੜੀਆਂ ਸਮਾਧੀ ਲਾ ਕੇ ਬੈਠਾ, ਉਸ ਤੋਂ ਬਾਅਦ ਫਿਰ ਉਜਾਰ ਉਬਾਰੇ ਖਾਇਓ ਕਹਿੰਦਾ ਹੈ। ਭਇਓ ਆਜ ਮੋਕੋ ਮੁਕੰਦੰਗ ਦਿਦਾਰਾ। ਅੱਜ ਤਾਂ ਮੈਨੂੰ ਜੋ ਮੁਕਤੀ ਦਾਤਾ ਪਰਮੇਸ਼ਰ ਦਾ ਪ੍ਰਤੱਖ ਦਰਸ਼ਨ ਦਿਦਾਰ ਹੋਇਆ। ਹਿਰਦੇ ਸ਼ਾਂਤ ਪਾਈ ਗਇਓ ਮੋਹ ਦੂਰੰ। ਇਸ ਹਿਰਦੇ ਵਿੱਚ ਸ਼ਾਂਤੀ ਮੈਨੇ ਪਾ ਲਈ ਹੈ, ਮੋਹ ਮਿਥੋਂ ਦੂਰ ਹੋ ਗਿਆ। ਦੁੱਖ ਨਾਸ਼ਕਾਰੀ ਤੁਹੀ ਰੂਪ ਰੂਰੰ। ਮਹਾਰਾਜ ਦੁੱਖਾਂ ਦੇ ਨਾਸ਼ ਕਰਨ ਵਾਲੇ ਸੋਹਣੇ ਸਰੂਪ ਵਾਲੇ ਵੀ ਤੁਝੋਂ ਹੀ ਹੋ। ਸਵਈਆ ਆਇਸ ਦੇਹੋ ਅਬੈ ਮੁਝਕੋ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਮੈਨੂੰ ਆਗਿਆ ਇਜਾਜ਼ਤ ਦੇਵੋ। ਨਿਜ ਧਾਮਕ ਜਾਏ ਬਹੋਰ ਸੁਆ। ਪਹਿਲਾਂ ਮਾਰੀ ਮੈਂ ਇੱਕ ਵਾਰੀ ਘਰ ਜਾ ਕੇ ਫਿਰ ਆਪ ਜੀ ਦੇ ਪਾਸ ਆਈ ਜਾਵਾਂਗਾ। ਦੀਨ ਦਇਆਲ ਕਰੋ ਕਰਨਾ। ਹੇ ਗੀਲਾਂ ਤੇ ਜਿਆਲਤਾ ਕਰਨ ਵਾਲੇ ਮੇਰੇ ਤੇ ਤਰਸ ਕਰੋ, ਕਿਰਪਾ ਕਰੋ। ਉਰ ਰਾਵਰ ਧਿਆਨ ਨਹੀਂ ਬਿਸਰਾਉ। ਮਾਰਾ ਹਿਰਦੇ ਵਿੱਚ ਆਪ ਜੀ ਦਾ ਜਿਹੜਾ ਧਿਆਨ ਕਦੇ ਮੈਂ ਭੁਲਾਵਾਂ ਨਾ, ਧਿਆਨ ਲਾਈ ਹੀ ਰੱਖਾਂ। ਹੋ ਜਗ ਕੇ ਕਰਤਾ ਹਰਤਾ। ਕਿਉਂਕਿ ਗੁਰੂ ਨਾਨਕ ਸਾਹਿਬ ਤੁਸੀਂ ਸੰਸਾਰ ਦੇ ਕਰਤਾ ਵੀ ਹੋ, ਸੰਸਾਰ ਦੇ ਨਾਸ ਕਰਨ ਵਾਲੇ ਵੀ ਹੋ। ਨਿਜ ਨਾਮ ਜੈ ਕਰ ਭੂਖਨ ਪਾਉ। ਮੈਨੂੰ ਆਪਣਾ ਵਾਹਿਗੁਰੂ ਨਾਮ ਦੇ ਦਈਏ, ਮੈਂ ਮਹਾਰਾਜ ਆਪਣੇ ਗਲ ਵਿੱਚ ਨਾਮ ਰੂਪੀ ਜਿਹੜਾ ਗਹਿਣਾ ਪਾ ਲਵਾਂ। ਦੇਖ ਦਿਦਾਰ ਨਿਹਾਲ ਭਇਓ। ਮਹਾਰਾਜ ਦੇ ਦਰਸ਼ਨ ਦਿਦਾਰ ਕਰਕੇ ਮੈਂ ਤਾਂ ਨਿਹਾਲੋ ਨਿਹਾਲ ਹੋ ਗਿਆ। ਅਬ ਲੀਏ ਰਜਾਏ ਬਿਨਾ ਨਾ ਸਦਾ। ਹੁਣ ਮਹਾਰਾਜ ਜੀ ਦੀ ਆਗਿਆ ਲਏ ਤੋਂ ਬਗੈਰ ਤਾਂ ਮੈਂ ਘਰ ਵਿੱਚ ਨਹੀਂ ਜਾਵਾਂਗਾ। ਭੁਜੰਗ ਪ੍ਰਿਆਤ ਛੰਦ ਗੁਰੂ ਜੀ ਕਹਿਓ ਤਿਆਰ ਹੋਇਓ ਆਹਾਰਾ। ਗੁਰੂ ਮਹਾਰਾਜ ਕਹਿੰਦੇ ਵੀ ਉਬਾਰੇ ਖਾਂ, ਗੁਰੂ ਕੇ ਲੰਗਰ ਵਿੱਚ ਭੋਜਨ ਤਿਆਰ ਹੋ ਗਿਆ ਹੋਇਆ। ਕਰੋ ਖਾਵ ਨੂੰ ਫੇਰ ਜਾਈਏ ਉਬਾਰਾ। ਪਹਿਲਾਂ ਵੀ ਲੰਗਰ ਵਿੱਚ ਜਾ ਕੇ ਭੋਜਨ ਛਕ ਲਾ, ਫੇਰ ਤੂੰ ਵੀ ਆਪਣੇ ਘਰ ਵੱਲ ਨੂੰ ਚਲਿਆ ਜਾਈਂ। ਨਿਰੰਕਾਰ ਕੀਨੀ ਦਇਆ ਤੋਰ ਹੂੰ ਪੈ। ਤੇਰੇ ਉੱਪਰ ਵੀ ਜਿਹੜਾ ਨਿਰੰਕਾਰ ਵਾਹਿਗੁਰੂ ਨੇ ਬੜੀ ਦਇਆ ਕਰ ਦਿੱਤੀ। ਬੰਦਿਓ ਬੰਦ ਛੂਟਿਓ ਤਰਿਓ ਮੋਹ ਹੂੰ ਪੈ। ਇਸੇ ਤਰ੍ਹਾਂ ਜਿਹੜੇ ਮੋਹ ਮਮਤਾ ਦੇ ਬੰਨਿਆਂ ਵਿੱਚ ਤੂੰ ਬੰਨਿਆ ਹੋਇਆ ਸੀ, ਉਹ ਤੋਂ ਛੁੱਟ ਗਏ। ਜੋ ਮੋਹ ਰੂਪੀ ਜਿਹੜਾ ਹਨੇਰਾ ਸਮੁੰਦਰ, ਉਹ ਤੋਂ ਵੀ ਤੋਂ ਤਰ ਗਿਆ, ਪਾਰ ਲੰਘ ਗਿਆ। ਦੋਹਰਾ ਕਹੇ ਉਬਾਰਾ ਤਪਾ ਜੀ। ਉਸ ਵੇਲੇ ਉਬਾਰੇ ਖਾਂ ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ ਤਪਾ ਜੀ। ਜਹ ਤਹ ਸਰਬ ਆਹਾਰ। ਕਿੱਥੇ ਕਿੱਥੇ ਹਰ ਜਗ੍ਹਾ ਜਿਹੜਾ ਕੋਈ ਭੋਜਨ ਹੈ। ਜਾਚਕ ਜਗ ਜਾਚ ਸਰਬ। ਸਾਰਾ ਸੰਸਾਰ ਮਾਰਾ ਮੰਗਤਾ ਬਣ ਕੇ ਮੰਗਦਾ। ਇੱਕ ਤੁਹੀ ਦਾਤਾ। ਇੱਕੋ ਦੇਣ ਵਾਲੇ ਦਾਤਾ ਜਿਹੜਾ ਲੰਗਰ ਭੋਜਨ ਹੈ ਤੁਸੀਂ ਦਾਤੇ ਹੋ, ਤੁਸੀਂ ਸਾਨੂੰ ਦਿੰਦੇ ਹੋ ਜਿੱਥੇ ਕਿੱਥੇ ਵੀ ਕੋਈ ਬੈਠਾ ਹੈ। ਤੋਟਕ ਛੰਦ ਅਬ ਆਇਸ ਦੇਹ ਚੱਲੈ ਸਤਨਾ। ਇਸ ਕਰਕੇ ਮਹਾਰਾਜ ਮੈਨੂੰ ਤਾਂ ਆਗਿਆ ਹੀ ਦੇ ਰਹੇ ਹੋ, ਮੈਂ ਹੁਣ ਆਪਣੇ ਘਰ ਨੂੰ ਚਲਾ ਜਾਵਾਂ। ਹੁਣ ਤੂਰਨ ਆਨ ਪਿਖਾ ਬਦਨਾ। ਫੇਰ ਮਹਾਰਾਜ ਬੜੀ ਛੇਤੀ ਆ ਕੇ ਆਪ ਜੀ ਦਾ ਸੋਹਣਾ ਮੁਖੜਾ ਮੈਂ ਤੱਕਾਂਗਾ। ਕਹਿਲੀਨ ਖੁਸ਼ੀ ਨਿਜ ਧਾਮ ਗਯੋ। ਬਚਨ ਕਹਿ ਕੇ ਮਹਾਰਾਜ ਦੀ ਖੁਸ਼ੀ ਲੈ ਲਈ ਤੇ ਆਪਣੇ ਘਰ ਵੱਲ ਨੂੰ ਇਹ ਵਾਰੇ ਖਾਂ ਚਲਾ ਗਿਆ। ਉਰ ਸ੍ਰੀ ਗੁਰ ਕੋ ਜਸ ਧਾਰ ਲਯੋ। ਗੁਰੂ ਮਹਾਰਾਜ ਦਾ ਜਿਹੜਾ ਸ੍ਰੇਸ਼ਟ ਜਸ ਹਿਰਦੇ ਵਿੱਚ ਧਾਰ ਲਿਆ, ਵਸਾ ਲਿਆ। ਸਵਈਆ ਈ ਇੱਕ ਫਕੀਰ ਸੋ ਅਦਰਹ ਮਾਨ। ਇਸੇ ਤਰ੍ਹਾਂ ਕਹਿੰਦੇ ਵਾਰੇ ਖਾਂ ਦਾ ਇੱਕ ਮਿੱਤਰ ਸੀ, ਅਦਰੇ ਮਾਨ ਫਕੀਰ ਸੀ ਤਕੜਾ। ਮਿਲਿਓ ਤੇ ਕੋ ਤਬ ਜਾਏ ਉਬਾਰਾ। ਇਹ ਉਬਾਰੇ ਖਾਂ ਅਦਰੇ ਮਾਨ ਜਾਂ ਅਬਦੁਲ ਰਹਿਮਾਨ ਫਕੀਰ ਨੂੰ ਜਾ ਮਿਲਿਆ। ਹੈ ਜਿਸ ਕੀ ਜਗ ਮੈਂ ਮੰਨਤਾ ਬਹੁ। ਇਸ ਅਬਦੁਲ ਰਹਿਮਾਨ ਫਕੀਰ ਦੀ ਸੰਸਾਰ ਦੇ ਵਿੱਚ ਬੜੀ ਮੰਨਤਾ ਪੂਜਾ ਸੀ। ਜਾਏ ਸਮੀਪ ਸਲਾਮ ਉਚਾਰਾ। ਉਬਾਰੇ ਖਾਂ ਨੇ ਜਾ ਕੇ ਅਬਦੁਲ ਰਹਿਮਾਨ ਫਕੀਰ ਨੂੰ ਸਲਾਮ ਹੋਵੇ ਮਹਾਰਾਜ ਸਲਾਮ ਕਰਨਾ ਪ੍ਰਵਾਨ ਕਰੋ ਮੁਖੋਂ ਕਿਹਾ ਹੈ। ਸ੍ਰੀ ਗੁਰ ਕੇ ਗੁਣ ਭਾਖਤ ਭਾਪਨ। ਇਸ ਵੇਲੇ ਅਬਦੁਲ ਰਹਿਮਾਨ ਫਕੀਰ ਦੇ ਕੋਲ ਬੈਠ ਕੇ ਵਾਰੇ ਖਾਂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਕਹਿਣ ਲੱਗ ਪਿਆ ਹੈ। ਬੀਜ ਕਲੀ ਪ੍ਰਗਟਿਓ ਅਵਤਾਰਾ। ਅਬਦੁਲ ਰਹਿਮਾਨ ਫਕੀਰ ਦੀ ਦੱਸਾਂ, ਕਲਯੁਗ ਦੇ ਵਿੱਚ ਇੱਕ ਮਹਾਨ ਪ੍ਰਗਟ ਅਵਤਾਰ ਹੋਇਆ ਹੈ। ਚਾਹੇ ਦਿਦਾਰ ਅਗੀ ਗਤ ਪਾਵੇ। ਜਿਨ੍ਹਾਂ ਅਵਤਾਰਾਂ ਦੇ ਕਹਿੰਦੇ ਦਰਸ਼ਨ ਕੀਤਿਆਂ ਵੱਡੇ ਵੱਡੇ ਪਾਪੀ ਵੀ ਮੁਕਤੀ ਪਾਉਂਦੇ। ਜੈਸੋ ਸੁਣਿਓ ਹਮ ਤੈਸੋ ਨਿਹਾਰਾ। ਇਸ ਤਰ੍ਹਾਂ ਵੀ ਆਪਣੇ ਮਿੱਤਰ ਮੈਂ ਮਾਲੋ ਸੇਖ ਤੋਂ ਸੁਣਿਆ ਸੀ, ਉਹੇ ਜਾ ਮੈਂ ਕਹਿੰਦੇ ਉਹ ਜਾ ਦਰਸ਼ਨ ਕੀਤੇ ਉਹਨਾਂ ਦੇ, ਉਹੇ ਜੇ ਜਾ ਉਹੇ ਨੰਨ ਤੱਕਿਆ ਪ੍ਰਤੱਖ। ਤੋਟਕ ਛੰਦ ਸੁਣ ਕੇ ਗੁਣ ਸੇਖ ਸੁਕ੍ਰੋਧ ਭਇਓ। ਇਹ ਸੇਖ ਜਿਹੜਾ ਹੈ ਨਾ ਸੁਣ ਕੇ, ਭਾਵ ਜਿਹੜਾ ਅਬਦੁਲ ਰਹਿਮਾਨ ਸੇਖ ਹੈ, ਸੁਣ ਕੇ ਫਕੀਰ ਇਹ ਉਬਾਰੇ ਖਾਂ ਤੋਂ ਕ੍ਰੋਧ ਵਿੱਚ ਆ ਗਿਆ ਹੋਇਆ। ਜਸ ਸ੍ਰੀ ਗੁਰ ਬੰਨ ਤਪਾਏ ਦਇਓ। ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਅਗਨੀ ਦੀ ਤਲੈ ਦੇ ਨਾਲ ਇਹ ਅਬਦੁਲ ਰਹਿਮਾਨ ਦਾ ਜਿਹੜਾ ਰਤ ਪਾ ਦਿੱਤਾ ਹੈ। ਬਿਰਹੀ ਜਿਵ ਜਾਨ ਦੁਖਾ ਤੁਰ ਕੋ, ਇਸ ਤਰ੍ਹਾਂ ਜਿਹੜੀ ਚੰਦਰਮਾ ਦੀ ਜਿਹੜੀ ਚਾਨਣੀ ਆ ਵਿਛੋੜੇ ਵਾਲੀ ਇਸਤਰੀ ਨੂੰ ਕਹਿੰਦੇ ਦੁੱਖ ਨਾਲ ਵਿਆਕਲ ਕਰ ਦਿੰਦੀ। ਧਰ ਈਰਖ ਕੋ ਬਚ ਬੋਲਤ ਸੋ, ਇਸ ਤਰ੍ਹਾਂ ਈਰਖਾ ਜੀ ਧਾਰ ਕੇ ਹਿਰਦੇ ਵਿੱਚ ਅਬਦੁਲ ਰਹਿਮਾਨ ਜਿਹੜਾ ਫਕੀਰ ਮੁਖੋਂ ਬਚਨ ਬੋਲਿਆ ਵਾਰੇ ਖਾਨ। ਸੋਰਠਾ ਕੋ ਹੈ ਹਿੰਦੂ ਪਹਿੰਦ ਪਲੀਤ, ਕੌਣ ਹੈ ਕੋਈ ਹਿੰਦੂ ਪਲੀਤ ਅਪਵਿੱਤਰ, ਜਿਸ ਕੇ ਗੁਣ ਤੂੰ ਕਹਿਤ ਹੈ, ਜਿਸਦੇ ਤੂੰ ਗੁਣਾਂ ਨੂੰ ਆਖੀ ਜਾਨਾ। ਭਇਓ ਜਾਹਿ ਕੋ ਮੀਤ, ਇਹਦਾ ਜਾ ਕੇ ਤੂੰ ਮਿੱਤਰ ਵੀ ਬਣ ਗਿਆ। ਹੌਸੋ ਉਠਾਵੋ ਦੂਰ ਕਰ, ਵੀ ਅੱਜ ਦੇ ਸਮੇਂ ਮੰਨਿਆ ਪ੍ਰਮੰਨਿਆ ਫਕੀਰ ਆ, ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਉੱਥੋਂ ਕਰਤਾਰਪੁਰ ਚ ਉਠਾ ਦਿਆਂਗਾ, ਤੱਕ ਕਿਤੇ ਦੂਰ ਕਰ ਦਿਆਂਗਾ, ਭਜਾ ਦਿਆਂਗਾ। ਭੁਜੰਗ ਪ੍ਰਿਆਤ ਛੰਦ, ਉਬਾਰਾ ਕਹਿ ਕਾਹ ਦੇਵੋ ਉਠਾਈ। ਉਬਾਰਾ ਖਾਂ ਇਹ ਪਠਾਨ ਕਹਿਣ ਲੱਗਿਆ, ਅਬਦੁਲ ਰਹਿਮਾਨ ਫਕੀਰ ਕਿਸ ਤਰ੍ਹਾਂ ਤੂੰ ਉਹਨਾਂ ਨੂੰ ਉਠਾ ਦੇਵੇਂਗਾ ਕਰਤਾਰਪੁਰ ਸਾਹਿਬ। ਧਰੀ ਦੇਹ ਅੱਲਾਹ ਪਾਕੰ ਬਣਾਈ, ਉਹ ਤਾਂ ਜਿਹੜਾ ਅੱਲਾਹ ਤਾਲਾ ਪਵਿੱਤਰ ਹੈ ਉਹਨਾਂ ਨੇ ਕਹਿੰਦੇ ਬਣਾ ਸਵਾਰ ਕੇ ਦੇਹੀ ਧਾਰਨ ਕੀਤੀ ਹੈ, ਖੁਦਾ ਨੂੰ ਕਿਵੇਂ ਤੂੰ ਉਠਾ ਦੇਗਾ ਬਈ। ਬਿਲੋਕਾ ਨ ਕੋ ਜੋ ਤਾਂ ਕੇ ਸਮਾਨ, ਉਹ ਜਿਹੜੇ ਗੁਰੂ ਨਾਨਕ ਤਪਾ ਖੁਦਾ ਰੂਪ ਹੈ, ਮੈਂ ਤਾਂ ਉਹਨਾਂ ਦੇ ਤਲ, ਕਹਿੰਦੇ ਅੱਜ ਦੇ ਸਮੇਂ ਹੋਰਨਾਂ ਨੂੰ ਕੋਈ ਵੇਖਦਾ ਨੀ, ਮੈਨੂੰ ਤਾਂ ਦਿਸਦਾ ਹੀ ਨੀ ਕਹੀ। ਤਸਾ ਤੂੰ ਉਠਾਵੈ ਨ ਜਾਣੈ ਅਜਾਨ, ਕਹਿੰਦੇ ਤੂੰ ਅਣਜਾਣ ਹੈ, ਤੂੰ ਜਾਣਦਾ ਨੀ, ਉਹਨਾਂ ਨੂੰ ਤੂੰ ਉਠਾ ਦੇਗਾ ਖੁਦਾ ਕਰਤਾਰਪੁਰ ਸਾਹਿਬ। ਨਾਰਾਜ ਛੰਦ ਜੋ ਸ਼ਾਹ ਅਦਰਹਿਮਾਨ, ਫੇਰ ਵੈਨ ਕੋ ਵਖਾਨਿਆ। ਵਾਰੇ ਖਾਤ ਸਣ ਕੇ ਜਿਹੜਾ ਅਬਦੁਲ ਰਹਿਮਾਨ ਸ਼ਾਹ ਹੈ ਫਕੀਰ ਹੈ, ਇਹਨੇ ਫਿਰ ਬਚਨ ਕਿਹਾ, ਅਜਾਨ ਮੂਡ ਮਤ ਤੂੰ ਜੇ ਹਿੰਦ ਕੋ ਪ੍ਰਮਾਨਿਆ। ਤੂੰ ਤਾਂ ਅਣਜਾਣ ਹੈ, ਤੂੰ ਤਾਂ ਮੂਰਖ ਮਤ ਵਾਲਾ ਹੈ, ਜਿਹੜਾ ਕੋਈ ਹਿੰਦੂ ਨੂੰ ਕਹਿੰਦੇ ਮੰਨੀ ਜਾਂਦਾ ਹੈ। ਖੁਦਾ ਸੋ ਬਣਾਏ ਕਹਿ ਸੁਣਾਏ ਪਾਸ ਮੋਰਿਆ, ਉਹ ਖੁਦਾ ਹੈ ਬਣਾ ਸਵਾਰ ਕੇ ਮੇਰੇ ਪਾਸ ਤੂੰ ਸੁਣਾਉਣਾ। ਸੁਣੇ ਸੁਹਾਸ ਆਵਈ ਅਮਾਨ ਵਾਕ ਤੋਰਿਆ, ਮੇਰੇ ਬਚਨ ਮੰਨਣ ਯੋਗ ਨੀ, ਸੁਣ ਕੇ ਮੈਨੂੰ ਤਾਂ ਹਾਸਾ ਆਉਂਦਾ ਹੈ। ਉਠਾਏ ਦੂਰ ਮੈਂ ਕਰੋ ਬਿਲੋਕ ਆਪ ਲੀਜੀਏ, ਉਹ ਵਾਰੇ ਖਾਂ ਤੂੰ ਆਪ ਵੇਖ ਲੈਣਾ, ਤੇਰੇ ਦੇਖਦਿਆਂ ਦੇਖਦਿਆਂ ਕਰਤਾਰਪੁਰ ਜਾ ਕੇ ਮੈਂ ਉਠਾ ਕੇ ਉਹਨਾਂ ਨੂੰ ਕਿਤੇ ਦੂਰ ਕਰ ਦਿਆਂ। ਇਤੀ ਤਾਰੀਫ ਹਿੰਦ ਕੀ ਬਹੋਰ ਨਾ ਪਨੀਜੀਏ, ਉਹ ਵਾਰੇ ਖਾਂ ਇਤਨੀ ਮਹਿਮਾ ਵਡਿਆਈ ਹਿੰਦੂ ਗੁਰੂ ਦੀ ਨਾ ਆਖੀਏ। ਇਮਾਨ ਤਿਆਗ ਆਪਣ ਕਬੂਲ ਬੋਲ ਤੈ ਕਹੇ, ਜਿਹੜਾ ਆਪਣਾ ਧਰਮ ਇਮਾਨ ਛੱਡ ਕੇ ਜਿਹੜੇ ਤੂੰ ਖੋਟੇ ਬਚਨ ਬੋਲਣਾ ਕਹੇ ਕੀਤੇ, ਨਾ ਔਰ ਪਾਸ ਭਾਖੀਏ ਰਜਾਏ ਮਾਨ। ਉਹ ਵਾਰੇ ਖਾਂ ਮੇਰੇ ਕੋਲ ਤਾਂ ਤੂੰ ਕਹਿ ਦਿੱਤੇ, ਇਸ ਤਰ੍ਹਾਂ ਕਹਿੰਦੇ ਮੇਰੀ ਆਗਿਆ ਮੰਨ ਲਾ, ਕਿਸੇ ਹੋਰ ਕੋਲ ਲਾ। ਦੋਹਰਾ ਬੈਨ ਉਬਾਰੇ ਖਾਂ ਕਹਿਓ, ਉਹ ਅਬਦੁਲ ਰਹਿਮਾਨ ਫਕੀਰ ਤੋਂ ਸੁਣ ਕੇ ਉਬਾਰੇ ਖਾਂ ਨੇ ਫਿਰ ਬਚਨ ਕਿਹਾ ਇਸ ਨੂੰ, ਹਿੰਦੂ ਤੁਰਕ ਨਾ ਸੋਏ। ਗੁਰੂ ਨਾਨਕ ਸਾਹਿਬ ਨਾ ਤਾਂ ਹਿੰਦੂਆਂ ਵਿੱਚੋਂ ਨਾ ਮੁਸਲਮਾਨਾਂ ਵਿੱਚੋਂ, ਕਿਸ ਹੈ ਉਠਾਵਾ ਸੇਖ ਜੀ। ਦਸ ਅਬਦੁਲ ਰਹਿਮਾਨ ਸੇਖ, ਕਿਹਨੂੰ ਤੂੰ ਜਾ ਕੇ ਕਰਤਾਰਪੁਰ ਤੋਂ ਉਠਾਵੇਗਾ, ਆਪ ਖੁਦਾ ਜਿਹੋ। ਆਪ ਹੀ ਕਹਿੰਦੇ ਗੁਰੂ ਨਾਨਕ ਰੂਪ ਦੇ ਵਿੱਚ ਖੁਦਾ ਉੱਥੇ ਬੈਠਾ ਰਹਿ, ਖੁਦਾ ਨੂੰ ਤੂੰ ਕਿਵੇਂ ਭਲਾ ਉਠਾ ਦੇਗਾ ਬਈ। ਚੌਪਈ ਕਰਕੇ ਸਮਝ ਆਪ ਮਨ ਮਾਹੀ, ਅਬਦੁਲ ਰਹਿਮਾਨ ਆਪਣੇ ਮਨ ਵਿੱਚ ਥੋੜੀ ਬਹੁਤੀ ਸਮਝ ਸੂਝ ਕਰਕੇ ਬੋਲੋ ਬਚਨ ਅਪਰ ਜਾ ਨਾਹੀ, ਕਹਿੰਦੇ ਕੋਈ ਬਚਨ ਕਹਿੰਦੇ ਬੋਲ ਉਹ ਹੋਰਨਾਂ ਵਰਗੇ ਨਹੀਂ ਹਨ। ਲੱਜਤ ਹੋਵਾ ਹੋ ਗਏ ਪਸਚਾਤੀ, ਦੇਖ ਲਾ ਜਦੋਂ ਤੂੰ ਉਹਨਾਂ ਦਰਸ਼ਨ ਕਰ ਲਏ ਬਚਨ ਹੋ ਗਏ, ਬਾਅਦ ਵਿੱਚ ਤੂੰ ਬਹੁਤ ਕਹਿੰਦੇ ਸ਼ਰਮਿੰਦਤ ਹੋਵੇਗਾ। ਮਿਲ ਹੈ ਜਬ ਹੈ ਨਹਿ ਆਵਤ ਬਾਤੀ, ਜਦੋਂ ਕਿਤੇ ਗੁਰੂ ਨਾਨਕ ਸਾਹਿਬ ਨੂੰ ਤੂੰ ਮਿਲਿਆ ਅਬਦੁਲ ਰਹਿਮਾਨ, ਤੈਨੂੰ ਗੱਲ ਨਹੀਂ ਆਉਣੀ ਉਹਨਾਂ ਦੇ ਅੱਗੇ। ਨਿਜ ਸਮ ਹੋਏ ਜੇ ਮਤ ਸਰ ਕੀ ਜੈ, ਉਹ ਅਬਦੁਲ ਰਹਿਮਾਨ ਜੀ ਆਪਣੇ ਬਰਾਬਰ ਦਾ ਕੋਈ ਹੋਵੇ ਫਿਰ ਉਹਦੇ ਨਾਲ ਪਤਾ ਚਲੋ ਕੀਰਖਾ ਕੋਈ ਘਰ ਕਰਾ ਲਵੇ। ਵੱਡਾ ਹੋਵੇ ਤਾਂ ਬਿਨੈ ਭਣੀਜੈ, ਤਾਂ ਕੋਈ ਵੱਡਾ ਮਹਾਨ ਹੋਵੇ ਫਿਰ ਤਾਂ ਉਹਦੇ ਅੱਗੇ ਬੇਨਤੀ ਕਰਨੀ ਹੀ ਬਣਦੀ ਹੁੰਦੀ। ਭਲੀ ਬਾਤ ਇਸ ਵਿਦਮਨ ਜਾਨ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਤੂੰ ਆਪਣੇ ਮਨ ਵਿੱਚ ਚੰਗੀ ਜਾਣ ਲਾ। ਅਸ ਕਹਿ ਤੂਸ਼ਨ ਕੀਨੀ ਖਾਨ, ਇਸ ਤਰ੍ਹਾਂ ਦੇ ਬਚਨ ਕਹਿ ਕੇ ਜਿਹੜਾ ਇਹ ਵਾਰੇ ਖਾਨ ਇਸਨੇ ਚੁੱਪ ਧਾਰਨ ਕਰ ਲਈ ਹੈ। ਦੋਹਰਾਜ ਰਿਸੋਂ ਰਿਦਾ ਜਰਾਵਈ, ਇਹਦਰ ਜਿਹੜਾ ਅਬਦੁਲ ਰਹਿਮਾਨ ਫਕੀਰ ਸੇਖ ਹੈ ਗੁੱਸੇ ਨਾਲ ਰਿਦਾ ਸਾੜੀ ਜਾਂਦਾ। ਚੱਲਾ ਨਾ ਤੇ ਬਸ ਕੋਈ ਵਾਰੇ ਖਾਨ ਦੇ ਉੱਪਰ ਕੋਈ ਇਹਦਾ ਵਾਹ ਵਾਸਤਾ ਚੱਲਦਾ ਨਹੀਂ। ਸ੍ਰੀ ਗੁਰ ਕੀ ਉਸਤਤ ਅਧਿਕ, ਗੁਰੂ ਮਹਾਰਾਜ ਦੀ ਜਿਹੜੀ ਮਹਾਨ ਉਸਤਤੀ ਹੈ, ਜਰੀ ਜਾਏ ਨਹਿ ਸੋਏ, ਅਬਦੁਲ ਰਹਿਮਾਨ ਫਕੀਰ ਤੋਂ ਕਹਿੰਦੇ ਸਹਾਰੀ ਨੀ ਜਾ ਰਹੀ ਹੈ, ਸੜ ਮੱਚ ਰਿਹਾ ਹੈ। ਚੌਪਈ ਨਿਜ ਘਰ ਰਹਿਓ ਉਬਾਰੇ ਖਾਨ, ਇਸ ਤਰ੍ਹਾਂ ਕਹਿੰਦੇ ਜਿਹੜਾ ਉਬਾਰੇ ਖਾਨ ਆਪਣੇ ਫਿਰ ਘਰ ਦੇ ਵਿੱਚ ਹੀ ਜਾ ਰਿਹਾ ਹੈ। ਅੰਨ ਖਾਏ ਨਿਸਕੀਏ ਗੁਜਰਨ, ਰਾਤ ਨੂੰ ਅੰਨ ਪਾਣੀ ਖਾ ਕੇ ਫਿਰ ਸੌ ਕੇ ਰਾਤ ਬਤੀਰ ਕੀਤੀ ਹੈ। ਹੋਰ ਭਈ ਤੇ ਭਇਓ ਤਿਆਰੂ, ਜਦੋਂ ਸਵੇਰ ਹੋ ਗਈ ਹੈ ਉਬਾਰੇ ਖਾਂ ਫਿਰ ਤਿਆਰ ਹੋ ਗਿਆ। ਖੋੜਸ ਗਜਲੇ ਅੰਬਰ ਚਾਰੂ, ਸੋਲਾਂ ਕ ਗਜੜਾ ਸੋਹਣਾ ਬਸਤਰ ਕਪੜਾ ਇਹਨੇ ਲਿਆ ਹੈ। ਆਹ ਬਾਫਤਾ ਜੋ ਬਹ ਮੁੱਲਾ, ਜਿਹੜਾ ਬਾਫਤਾ ਨਾਮ ਦਾ ਕੱਪੜਾ ਬਹੁਤ ਮੁੱਲ ਦਾ, ਜਿਹਦੇ ਵਿੱਚ ਕਹਿੰਦੇ ਉਹ ਚਮਕਦਾ, ਜਿਹੜੀਆਂ ਤਾਰਾਂ ਚਮਕਦੀਆਂ ਚਮਕਦੀਆਂ, ਚਮਕਦਾਰ ਜਿਹਾ ਕੱਪੜਾ ਹੋਵੇ ਉਹਨੂੰ ਉਸ ਵੇਲੇ ਬਾਫਤਾ ਨਾਮ ਦਾ ਕੱਪੜਾ ਕਿਹਾ ਜਾਂਦਾ ਸੀ। ਇਸ ਤਰ੍ਹਾਂ ਜਿਹੜੀਆਂ ਚਮਕਦੀਆਂ ਤਾਰਾਂ ਵਾਲਾ ਕੱਪੜਾ ਹੈ ਉਹ ਇਹਨੇ ਬਹੁਤ ਮੁੱਲਾ ਖਰੀਦ ਲਿਆ ਹੈ। ਗਮਨਿਓ ਗੁਰ ਢਿਗ ਹਿਰਦੇ ਅਮੋਲਾ, ਹਾਂ ਜਿਹੜਾ ਅਮੋਲ ਹਿਰਦੇ ਵਾਲਾ ਹੈ ਨਾ ਉਹ ਗੁਰੂ ਮਹਾਰਾਜ ਦੇ ਕੋਲ ਨੂੰ ਚੱਲ ਪਿਆ ਇਹ ਥਾਂ ਲੈ ਕੇ ਸੋਲਾਂ ਗਜ ਦਾ। ਜਾਏ ਅਗਾਰੀ ਧਰ ਕੈ ਸੋ, ਇਸ ਵਾਰੇ ਖਾਂ ਨੇ ਸਭ ਤੋਂ ਪਹਿਲਾਂ ਮਹਾਰਾਜ ਦੇ ਅੱਗੇ ਜਾ ਕੇ ਉਹ ਥਾਂ ਰੱਖਿਆ। ਹਾਥਨ ਵਿਖੇ ਗਹੇ ਪਗ ਦੋ, ਉਸ ਤੋਂ ਬਾਅਦ ਦੋਹਾਂ ਹੱਥਾਂ ਵਿੱਚ ਆਪ ਮਹਾਰਾਜ ਦੇ ਚਰਨੇ ਨੇ ਫੜ ਲਏ। ਦੀਨ ਹੋਏ ਕਰ ਗਰੀਬ ਨਿਵਾਏ, ਬਹੁਤ ਨਿਮਰਤਾ ਸਹਿਤ ਹੋ ਕੇ ਇਸਨੇ ਗਰਦਨ ਨਵਾਈ ਸਿਰ ਨਵਾਇਆ ਹੈ। ਪਦ ਕੀ ਰਜ ਨਿਜ ਮਸਤਕ ਲਾਏ, ਮਹਾਰਾਜ ਦੇ ਚਰਨਾਂ ਕਮਲਾਂ ਦੀ ਜਿਹੜੀ ਧੂੜ ਆਪਣੇ ਮੱਥੇ ਨੂੰ ਇਸਨੇ ਲਾਣਾ ਕੀਤੀ ਹੈ। ਸਰਬ ਬਦਨ ਪਰ ਪੁੰਨ ਕਰ ਫੇਰਤ, ਸਾਰੇ ਆਪਣੇ ਮੁਖ ਉੱਪਰ ਵੀ ਆਪਣੇ ਹੱਥ ਨੂੰ ਫੇਰਿਆ ਚਰਨਾਂ ਨਾਲ ਛੁਆ ਕੇ। ਸਨਮੁਖ ਬੈਠ ਦਰਸ਼ਕੋ ਹੇਰ, ਗੁਰੂ ਮਹਾਰਾਜ ਦੇ ਸਾਹਮਣੇ ਬੈਠਾ ਖੁੱਲੇ ਦਰਸ਼ਨ ਦਰਾਰ ਕਰੀ ਜਾ ਰਿਹਾ ਹੈ। ਦੋਹਰਾ ਸ੍ਰੀ ਗੁਰ ਬੋਲੇ ਖਾਨ ਜੀ, ਗੁਰੂ ਮਹਾਰਾਜ ਉਸ ਵੇਲੇ ਬੋਲੇ ਵੀ ਅਵਾਰੇ ਖਾਨ ਪਠਾਨ, ਕਰ ਹੀ ਭਲਾ ਖੁਦਾ, ਮੇਰਾ ਵੀ ਖੁਦਾ ਜਿਹੜਾ ਭਲਾ ਕਰੇਗਾ। ਨਾਮ ਦਾਨ ਬਖਸ਼ਹਿ ਤੁਮ ਹੈ, ਤੈਨੂੰ ਵੀ ਨਾਮ ਦਾ ਦਾਨ ਵੀ ਬਖਸ਼ ਦੇਵੇਗਾ ਖੁਦਾ। ਮੋਹ ਮਨੋਜ ਮਿਟਾ, ਤੇਰੇ ਅੰਦਰੋਂ ਜਿਹੜਾ ਪਰਿਵਾਰ ਦਾ ਮੋਹ ਹੈ ਕਾਮ ਵਾਸ਼ਾ ਨੂੰ ਮਿਟਾ ਦੇਵੇਗਾ। ਚੌਪਈ ਹਮਕੋ ਉਚਿਤ ਨ ਐਸੇ ਚੀਰਾ, ਬਾਕੀ ਵੀ ਵਾਰੇ ਖਾਂ ਜਿਹੜਾ ਤੂੰ ਚਮਕ ਦਮਕ ਦਾ ਕੱਪੜਾ ਜਾ ਲਿਆ ਸਾਨੂੰ ਤਾਂ ਇਹ ਵਸਤਰ ਯੋਗ ਨਹੀਂ। ਨਿਰਪ ਪਹਿਰੈ ਹਮ ਆਹੈ ਫਕੀਰ, ਅਸੀਂ ਤਾਂ ਫਕੀਰ ਲੋਕ ਇਹੋ ਜਿਹੇ ਚਮਕ ਦਮਕ ਵਾਲੇ ਕੱਪੜੇ ਤਾਂ ਰਾਜੇ ਲੋਕ ਪਹਿਨਦੇ ਹੁੰਦੇ। ਪਹੁੰਚੋ ਹਮੈ ਜੋ ਆਨਿਓ ਤੋਂ ਹੀ, ਤੂੰ ਵੀ ਜਿਹੜਾ ਹੈ ਵਧੀਆ ਕੱਪੜਾ ਲਿਆਂਦਾ ਸਾਨੂੰ ਪਹੁੰਚ ਗਿਆ ਹੈ। ਅਸ ਕੋਸ਼ਿਸ਼ ਭੂਪਤ ਕੋ ਸੋਹੀ, ਇਹੋ ਜਿਹੀ ਜਿਹੜੀ ਪੁਸ਼ਾਕ ਹੈ ਨਾ ਕੀਮਤੀ ਤਾਂ ਰਾਜਿਆਂ ਮਾਰਿਆਂ ਨੂੰ ਕਹਿੰਦੇ ਸੌਂਦੀ ਹੁੰਦੀ। ਭਇਓ ਸੰਪੂਰਨ ਤੁਮ ਕੋ ਪਾਏ, ਤੇਰਾ ਵੀ ਵਾਰੇ ਖਾਂ ਅੰਦਰਲਾ ਜਿਹੜਾ ਪ੍ਰੇਮ ਪਿਆਰ ਪੂਰਾ ਹੋ ਗਿਆ। ਬਖਸ਼ ਲਏ ਹੋ ਆਪ ਖੁਦਾਏ, ਉਹਨੂੰ ਤਾਂ ਕਹਿੰਦੇ ਖੁਦਾ ਨੇ ਆਪ ਬਖਸ਼ ਲਿਆ ਹੋਇਆ। ਸੁਣ ਬੋਲਿਓ ਤਬੈ ਉਬਾਰਾ, ਮਹਾਰਾਜ ਤੋਂ ਸੁਣ ਕੇ ਤਦੋ ਵਾਰੇ ਖਾਂ ਬੋਲਿਆ, ਬਖਸ਼ੋ ਕਦੋਂ ਚਾਹੋ ਤੁਮ ਮਾਰਾ, ਨਾਨਕ ਸਾਹਿਬ ਤੁਸੀਂ ਮੈਨੂੰ ਬਖਸ਼ਿਆ ਚਾਹੁੰਦੇ ਕਿ ਜਿਵੇਂ ਮਾਰਿਆ ਚਾਹੁੰਦੇ ਹੋ। ਜੇ ਬਖਸ਼ੋ ਤਾਂ ਤਨ ਪਰ ਲੀਜੈ, ਜੇ ਬਖਸ਼ਦੇ ਹੋ ਤਾਂ ਮਹਾਰਾਜ ਜਿਹੜਾ ਥਾਂ ਲਿਆਂਦਾ ਇਹਦਾ ਚਾਦਰਾ ਜਾ ਬਣਾ ਕੇ ਆਪਣੇ ਸਿਰ ਤੇ ਸਰੀਰ ਤੇ ਲੈ ਲਓ। ਮਾਰਤ ਮੋਹੇ ਜੇ ਫੇਰਨ ਕੀ, ਜੇ ਤੁਸੀਂ ਮਾਰਾ ਇਹ ਕੱਪੜਾ ਮੇਰਾ ਵਾਪਸ ਕਰ ਰਿਹਾ, ਮੈਂ ਸਮਝਿਆ ਵੀ ਤੁਸੀਂ ਤਾਂ ਮੈਨੂੰ ਮਾਰ ਹੀ ਰਹੇ ਹੋ। ਦੇਖਿਓ ਜਬੈ ਪ੍ਰੇਮ ਅਧਕਾਇਆ। ਜਦੋਂ ਇਹ ਬਾਰੇ ਖਾਨ ਦਾ ਅੰਦਰਲਾ ਬਹੁਤਾ ਪ੍ਰੇਮ ਪਿਆਰ ਸਤਿਗੁਰਾਂ ਨੇ ਤੱਕਿਆ, ਘਰ ਆਇਸ ਇੱਕ ਦਾਸ ਪਠਾਇਆ, ਇਸੇ ਤਰ੍ਹਾਂ ਆਗਿਆ ਕਰਕੇ ਇੱਕ ਸੇਵਕ ਨੂੰ ਭੇਜਿਆ, ਕਿਉਂਕਿ ਆਪ ਜੀ ਦਾ ਜਿਹੜਾ ਉਹ ਸੁਭਾਅ ਸੀ ਰੱਖ ਗਰੀਬੀ ਵਾਲਾ ਉਪਦੇਸ਼ ਸੀ। ਆਨਾ ਹਸੀਬਨ ਹਾਰ ਬੁਲਾਏ, ਮਹਾਰਾਜ ਕਹਿੰਦੇ ਸੇਵਕਾ ਜਿਹੜਾ ਕੋਈ ਕੱਪੜਾ ਜਾ ਸਿਉਣ ਵਾਲਾ ਦਰਜੀ ਨੂੰ ਬੁਲਾ ਲਿਆ। ਜਿਸ ਵਿਦ ਹੋਵੇ ਖਾਨ ਹਰ ਖਾਏ, ਇਸ ਕਰਕੇ ਵਾਰੇ ਖਾਨ ਵੀ ਖੁਸ਼ ਹੋ ਜਾਵੇ। ਕਰਨ ਉਚਿਤ ਹੈ ਭਾਉ ਸੰਪੂਰਨ, ਇਹਦਾ ਜਿਹੜਾ ਪ੍ਰੇਮ ਪਿਆਰਾ ਪੂਰਾ ਕਰਨਾ ਸਾਨੂੰ ਯੋਗ ਹੈ। ਕਯੋ ਸਿੱਖ ਸੋ ਆਨਿਓ ਤੂਰਨ, ਮਹਾਰਾਜ ਦਾ ਬਚਨ ਮੰਨ ਕੇ ਸਿੱਖ ਆਇਆ ਗਿਆ ਹੈ ਤੇ ਬੜੀ ਛੇਤੀ ਉਹ ਦਰਜੀ ਨੂੰ ਲੈ ਆਇਆ ਹੈ। ਦੀਨ ਸੁਬਸਤਰ ਤਾਂ ਕੋ ਆਗੂ, ਉਸ ਵੇਲੇ ਵਾਰੇ ਖਾਨ ਨੇ ਜਿਹੜਾ ਬਸਤਰ ਹੈ ਉਹਦੇ ਦਰਜੀ ਦੇ ਅੱਗੇ ਦੇ ਦਿੱਤਾ, ਉਹਨੂੰ ਪਕੜਾ ਦਿੱਤਾ। ਸ਼ੀਵਨ ਹਾਰ ਮਿਨਨ ਤਬ ਲਾਗੂ, ਉਸ ਵੇਲੇ ਜਿਹੜਾ ਉਸ ਕੱਪੜੇ ਨੂੰ ਸਿਉਣ ਵਾਲਾ ਹੈ ਉਹ ਗੱਜਾ ਲੈ ਕੇ ਉਹਨੂੰ ਮਿਲਣ ਲੱਗ ਪਿਆ ਹੈ। ਬਹੁਤ ਸੂਖਮ ਜਿਹ ਸੂਤ ਸੁਹਾਵ ਹੈ, ਇਸ ਕੱਪੜੇ ਦਾ ਬਹੁਤ ਹੀ ਕਹਿੰਦੇ ਸੂਖਮ ਜਿਹੜਾ ਬਰੀਕ ਜਿਹਾ ਸੂਰ ਸੋਭ ਦਾ ਬਹੁਤਾ ਬਰੀਕ ਸੂਤ ਹੈ। ਸਹਿਮੈ ਸੋ ਲਾਏ ਕਹਾਵੇ, ਕਹਿੰਦੇ ਸੈਂਕੜਿਆਂ ਵਿੱਚੋਂ 1600 ਤਾਰਾਂ ਵਾਲਾ ਉਹ ਕੱਪੜਾ ਕਹਾਉਂਦਾ ਹੈ, ਭਾਵ ਜੀ ਦੇ ਚਾਰ ਗਿਰਿਆਂ ਵਿੱਚ 1600 ਤਾਰ ਧਾਗਾ ਪੈ ਜਾਏ, ਬਰੀਕ ਵਸੂ ਦਾ ਬਣਿਆ ਹੋਇਆ ਸੀ ਇਹ। ਦੋਹਰਾ ਜੋ ਤੁਮ ਭਾਖੋ ਤਪਾ ਜੀ, ਉਸ ਵੇਲੇ ਕਹਿਣ ਲੱਗਿਆ ਦਰਜੀ ਮਹਾਰਾਜ ਜਿਵੇਂ ਤੁਸੀਂ ਕਹੋਗੇ ਤੈਸੋ ਰੁਚਿਰ ਬਣਾਏ, ਜਾਂ ਮਹਾਰਾਜ ਮੈਂ ਬਸਤਰ ਬਣਾ ਦਿਆਂਗਾ ਸੋਹਣਾ ਸੁੰਦਰ। ਦੋਏ ਬਣੇ ਸਭ ਆਨ, ਗੁਰੂ ਮਹਾਰਾਜ ਕਹਿੰਦੇ ਵੀ ਦਰਜੀ ਆ ਇਹ ਦੋਏ ਦੇ ਕਹਿੰਦੇ ਚਾਦਰੇ ਬਣ ਜਾਣੇ ਚਾਹੀਦੇ। ਸ੍ਰੀ ਗੁਰ ਦਏ ਬਤਾਏ, ਗੁਰੂ ਮਹਾਰਾਜ ਨੇ ਦਰਜੀ ਨੂੰ ਕਹਿ ਦਿੱਤਾ ਵੀ ਦੋ ਚਾਦਰੇ ਦੇ ਤੂੰ ਬਣਾ ਦੇ। ਚੌਪਈ ਮਾਨ ਬਚਨ ਤਬ ਸੀਵਨ ਹਾਰ, ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਉਹ ਜਿਹੜਾ ਕੋਈ ਬਸਤਰ ਨੂੰ ਸਿਉਣ ਵਾਲਾ ਹੈ ਦੁਆ ਸਭਿਆਨ ਬਣਾਏ ਚਾਰਾ, ਮਹਾਰਾਜ ਦੇ ਆਗਿਆ ਨਾਲ ਉਸਨੇ ਸੋਹਣੇ ਦੋ ਚਾਦਰੇ ਬਣਾ ਦਿੱਤੇ। ਤਨ ਭਰ ਪੁੰਨ ਸ੍ਰੀ ਨਾਨਕ ਲੀਨੋ, ਉਦੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਵਾਰੇ ਖਾਨ ਦਾ ਪ੍ਰੇਮ ਪੂਰਾ ਕਰਨ ਵਾਸਤੇ ਸਰੀਰ ਉੱਪਰ ਉਹਨਾਂ ਨੂੰ ਲੈ ਲਿਆ, ਬੁੱਕਰ ਜੀ ਮਾਰ ਲਈ ਹੈ। ਜਿਨ ਬਹੁ ਦਾਸਨ ਕੋ ਗਤ ਦੀਨੋ, ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਨੇ ਬੇਅੰਤ ਗੁਰਸਿੱਖਾਂ ਸੇਵਕਾਂ ਨੂੰ ਕਲਿਆਣ ਬਖਸ਼ੀ ਮੁਕਤੀ ਬਖਸ਼ੀ ਹੈ ਉਹਨਾਂ ਨੇ ਚਾਦਰੇ ਉੱਪਰ ਲੈ ਲਏ। ਦੇਖ ਰੁਚਰ ਸ਼ਬ ਤਬੈ ਉਬਾਰਾ, ਜਦੋਂ ਕਹਿੰਦੇ ਮਹਾਰਾਜ ਦੀ ਸੋਭਾ ਦੇਖੀ ਨਾ ਸੋਹਣੇ ਚਾਦਰੇ ਦੇ ਕੇ ਉਬਾਰੇ ਖਾਨ, ਉਰ ਹਰਖਤ ਹੋਇ ਬਚਨ ਅਜਾ ਉਚਾਰਾ, ਵਿੱਚ ਖੁਸ਼ ਹੋ ਕੇ ਉਸ ਵੇਲੇ ਆਉ ਬਚਨ ਕੇ ਆਏ ਵਾਰੇ ਖਾਨ। ਨਿਜ ਸਮਾਨ ਕੋ ਲਖੋ ਨ ਆਨਾ, ਇਹ ਗੁਰੂ ਨਾਨਕ ਸਾਹਿਬ ਆਪ ਦੇ ਸਮਾਨ ਬਰਾਬਰ ਮੈਂ ਹੋਰ ਨੀ ਕਿਸੇ ਨੂੰ ਅੱਜ ਸਮਝਦਾ। ਜਾਨ ਆਪਣੇ ਭਾਗ ਮਹਾਨਾ, ਮਹਾਰਾਜ ਤੁਹਾਡੀ ਸੇਵਾ ਕਰਕੇ ਮੈਂ ਆਪਣੇ ਬਹੁਤ ਵੱਡੇ ਭਾਗ ਸਮਝ ਰਿਹਾ ਹਾਂ। ਸਰਬ ਜਗਤ ਪਤ ਮਹਿਤ ਉਦਾਰਾ, ਆਪ ਤਾਂ ਮਹਾਰਾਜ ਸਾਰੇ ਸੰਸਾਰ ਦੇ ਬਹੁਤ ਵੱਡੇ ਮਹਾਨ ਦਾਤੇ ਹੋ। ਜੋ ਜੜ ਜੰਗਮ ਕੇਰ ਦਤਾਰਾ, ਜਿਹੜੇ ਜੜ ਜੰਗਮ ਹੈ ਸਾਰਿਆਂ ਨੂੰ ਦੇਣ ਵਾਲੇ ਤੁਸੀਂ ਦਾਤੇ ਹੋ। ਤਾਂ ਕਿ ਸੇਵ ਭਈ ਮੁਝ ਹੱਥ, ਉਸ ਸਾਰਿਆਂ ਨੂੰ ਦੇਣ ਵਾਲੇ ਦਾਤੇ ਦੀ ਮੇਰੇ ਹੱਥਾਂ ਰਾਹੀਂ ਇਹ ਥੋੜੀ ਜੀ ਸੇਵਾ ਹੋਈ ਹੈ। ਕ੍ਰਿਤ ਕ੍ਰਿਤ ਮੈਂ ਭਇਓ ਸਨਾਥਾ, ਇਸ ਕਰਕੇ ਸਤਿਗੁਰੂ ਗੁਰੂ ਨਾਨਕ ਮੈਂ ਨਿਹਾਲੋ ਨਿਹਾਲ ਹੋ ਗਿਆ, ਅੱਜ ਮੈਂ ਮਾਲਕ ਵਾਲਾ ਹੋ ਗਿਆ। ਦੋਹਰਾ ਅੰਤਰ ਜਾਮੀ ਬਚ ਕਹੇ, ਉਸ ਵੇਲੇ ਗੁਰੂ ਮਹਾਰਾਜ ਜੋ ਦਿਲਾਂ ਦੀ ਜਾਣਨ ਵਾਲੇ ਅੰਦਰਲੀਆਂ ਜਾਣਨ ਵਾਲੇ ਉਹਨਾਂ ਨੇ ਵਾਰੇ ਖਾਨ ਨੂੰ ਬਚਨ ਕਿਹਾ। ਸੁਧ ਦੇਹੋ ਅਦਰਹਿਮਾਨ, ਕਹਿੰਦੇ ਵੀ ਚੱਲ ਚੋ ਚੋ ਚਾਦਰੇ ਅਸੀਂ ਪਹਿਨ ਲਏ ਹੈ, ਤੇਰਾ ਪ੍ਰੇਮ ਪਿਆਰ ਹੋ ਗਿਆ। ਜਿਹੜਾ ਅਬਦੁਲ ਰਹਿਮਾਨ ਉਹ ਫਕੀਰ ਸੀ ਉਹਦੀ ਵੀ ਖਬਰ ਸਾਰ ਵੀ ਦੇ ਦੇ ਤੂੰ। ਹਮ ਸੋ ਕੈਸੇ ਰੋਸ ਕਰ, ਸਾਡੇ ਨਾਲ ਉਹਨੇ ਬੜਾ ਗੁੱਸਾ ਜਾ ਕਰਕੇ ਕਿੰਨੇ ਬਚਨ ਬਖਾਨ, ਜਿਹੜੇ ਬਚਨ ਜੇ ਕਹੇ ਸੀ ਨਾ ਗੁੱਸੇ ਵਿੱਚ ਹੀ ਆ ਕੇ, ਉਹ ਅਬਦੁਲ ਰਹਿਮਾਨ ਫਕੀਰ ਨੇ ਕੀ ਕਿਹਾ ਸੀ ਉਹ ਵੀ ਖਬਰ ਸਾਰ ਸਾਨੂੰ ਦੇ। ਉਹ ਜਿਵੇਂ ਅਵਾਰੇ ਖਾਨ ਨੇ ਕਹਿਣ ਲੱਗਿਆ ਸੀ ਕਿ ਮਹਾਰਾਜ ਜੋ ਉਹਨੇ ਪੁੱਠਾ ਸਿੱਧਾ ਬੋਲਿਆ ਮੈਂ ਤਾਂ ਜਬਾਨ ਤੋਂ ਦੱਸ ਨਹੀਂ ਸਕਦਾ, ਕਿਉਂਕਿ ਬੜਾ ਦੋਸ਼ ਲੱਗੂਗਾ। ਪਰ ਮਹਾਰਾਜ ਕਹਿੰਦੇ ਵੀ ਤੈਨੂੰ ਦੋਸ਼ ਨਹੀਂ ਲੱਗਦਾ, ਜੋ ਅਬਦੁਲ ਰਹਿਮਾਨ ਫਕੀਰ ਨੇ ਕੁਝ ਕਿਹਾ ਸੀ ਨਾ ਸਾਡੇ ਸੰਬੰਧ ਵਿੱਚ, ਉਹ ਬਿਲਕੁਲ ਸਾਰੇ ਦਾ ਸਾਰਾ ਖੋਲ੍ਹ ਕੇ ਕਹਿ ਦੇ, ਜਿਸ ਤਰ੍ਹਾਂ ਇਹਨੇ ਦੱਸਿਆ ਸੀ। ਫਿਰ ਗੁਰੂ ਮਹਾਰਾਜ ਜੀ ਦਾ ਹੰਕਾਰ ਜਿਹਾ ਜਿਹੜਾ ਫਕੀਰੀ ਦਾ ਮਨਤਾ ਦਾ ਹੋਇਆ ਪਿਆ ਸੀ, ਉਹਨੂੰ ਦੂਰ ਕਰਨ ਲਈ, ਇਹਨੂੰ ਵੀ ਨਿਹਾਲ ਕਰਨ ਲਈ ਇਹਦੇ ਅਸਥਾਨ 'ਤੇ ਆਪ ਜੀ ਚਲੇ ਗਏ ਸੀ। ਜਿਸ ਤਰ੍ਹਾਂ ਅਬਦੁਲ ਰਹਿਮਾਨ ਫਕੀਰ ਨਾਲ ਬਚਨ ਵਿਲਾਸ ਹੋਏ, ਉਹ ਪ੍ਰਸੰਗ ਅੱਗੇ ਆਏਗਾ, ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸੁਣਾ ਲਵਾਂਗੇ ਜੀ। ਅੰਤਰ ਜਾਮੀ ਬਚ ਕਹੇ ਸੁਧ ਦੇਹ ਅਬਦ ਰਹਿਮਾਨ, ਹਮਸੋ ਕੈਸੇ ਰੋਸ ਕਰ ਕੀਨੇ ਬਚਨ ਬਖਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹਾ, ਛੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਤੂੰ ਠਾਕੁਰ।